ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਗੁਰ ਇਤਿਹਾਸ ਲੜੀ ਵਾਰ ਵੀ ਸਰਵਣ ਕਰ ਰਹੇ ਹਾਂ। ਕੱਲ੍ਹ ਦੇ ਦੀਵਾਨ ਵਿੱਚ ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਨੇ, ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਜੋ ਸਿੰਘਾਂ ਨੂੰ ਕਥਾ ਸੁਣਾਈ ਸੀ, ਉਹਦਾ ਅਲੁਥਾ ਕਰਦਿਆਂ ਹੋਇਆਂ ਬੇਦੀਆਂ ਦੀ ਬੰਸਦਾ ਖੋਲ੍ਹ ਕੇ ਵਿਸਥਾਰ ਨਾਲ ਉਹ ਪਿਛੋਕੜ ਦੱਸਿਆ ਕਿ ਬੇਦੀਆਂ ਦੀ ਜਿਹੜੀ ਬੰਸ ਹੈ ਅੱਗੇ ਤੋਂ ਅੱਗੇ ਕਿੱਥੋਂ ਚੱਲੀ। ਉਹ ਕੱਲ੍ਹ ਆਪਾਂ ਪੜ੍ਹਿਆ ਵੀ ਗੁਰੂ ਨਾਨਕ ਸਾਹਿਬ ਜੀ ਦੇ ਦੋ ਸਾਹਿਬਜ਼ਾਦੇ ਸਨ, ਵੱਡੇ ਸ੍ਰੀ ਚੰਦ ਜੀ ਸਨ, ਛੋਟੇ ਲਖਮੀ ਦਾਸ ਜੀ ਸਨ। ਸ੍ਰੀ ਚੰਦ ਜੀ ਨੇ ਸ਼ਾਦੀ ਨਹੀਂ ਕਰਵਾਈ, ਬਰਕਤੀ ਰਹੇ, ਇਹਨਾਂ ਤੋਂ ਅੱਗੇ ਉਦਾਸੀ ਸੰਪਰਦਾ ਚੱਲੀ। ਛੇਵੇਂ ਪਾਤਸ਼ਾਹ ਦੇ ਤੱਕ ਸ੍ਰੀ ਚੰਦ ਜੀ ਰਹੇ, 132 ਸਾਲ ਜੀਵੇ ਧਰਤੀ 'ਤੇ। ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਨਕਾਣਾ ਸਾਹਿਬ ਗਏ ਸਨ, ਨਿਰਜਲਾ ਇਕਾਦਸ਼ੀ, ਇਸ ਦਿਨ ਇੱਥੇ ਪਹੁੰਚੇ ਸਨ ਆਪ ਜੀ, ਇਤਿਹਾਸ ਵਿੱਚ ਆਉਂਦਾ ਹੈ। ਇੱਥੋਂ ਦਰਸ਼ਨ ਕਰਦੇ ਫਿਰ ਸ੍ਰੀ ਚੰਦ ਕੋਲ ਚਲੇ ਗਏ ਸਨ। ਗੁਰੂ ਮਹਾਰਾਜ ਦਾ ਸਾਰਾ ਪਰਿਵਾਰ ਨਾਲ ਸੀ। ਸ੍ਰੀ ਚੰਦ ਜੀ ਨੇ ਪੁੱਛ ਪੜਤਾਲ ਕਰ ਲਈ ਵੀ ਆਪ ਜੀ ਦੇ ਕਿੰਨੇ ਸਾਹਿਬਜ਼ਾਦੇ ਹੈ। ਆਪ ਜੀ ਨੇ ਕਹਿ ਦਿੱਤਾ ਵੀ ਆਹ ਨੇੜੇ ਜੇ ਬੈਠੇ ਹੈ ਸ੍ਰੀ ਗੁਰੂ ਦਿੱਤਾ ਜੀ, ਇਹ ਸਭ ਤੋਂ ਵੱਡੇ ਨੇ। ਔਰ ਨਾਲ ਹੀ ਜਿਹੜੇ ਇਹਨਾਂ ਦੇ ਖੱਬੇ ਤਰ ਬੈਠੇ ਹੈ ਸੂਰਜਮਲ ਜੀ ਹੈ, ਆਹ ਮਸਤ ਰਹਿਣ ਵਾਲੇ ਤੀਸਰੇ ਅਣੀ ਰਾਏ ਜੀ ਹੈ, ਇਹ ਚੌਥੇ ਬੈਠੇ ਸ੍ਰੀ ਅਟਲ ਰਾਏ ਜੀ ਹੈ, ਛੋਟੇ ਸਭ ਤੋਂ ਸ੍ਰੀ ਤੇਗ ਬਹਾਦਰ ਜੀ ਹੈ, ਪੰਜ ਹੈ ਸਾਹਿਬਜ਼ਾਦੇ। ਇਹ ਕਹਿਣ ਲੱਗੇ ਕੋਈ ਬਾਬਿਆਂ ਨੂੰ ਵੀ ਦੇਣਾ ਚਾਹੁੰਦੇ ਕਿ ਆਪਣੇ ਕੋਲ ਹੀ ਰੱਖਣਾ ਚਾਹੁੰਦੇ। ਮਹਾਰਾਜ ਖੱਸ ਕੇ ਕਹਿਣ ਲੱਗੇ ਤੁਹਾਡੇ ਹੀ ਹੈ, ਸਾਰੇ ਹੀ ਲੈ ਲਓ। ਕਹਿਣ ਲੱਗੇ ਨਹੀਂ ਮਹਾਰਾਜ, ਬਾਬੇ ਕਿ ਨੂੰ ਇੱਕ ਦੇ ਦੇਵੋ। ਮਹਾਰਾਜ ਕਹਿੰਦੇ ਜਿਹੜਾ ਜੀ ਕਰਦਾ ਲੈ ਲਓ। ਸ੍ਰੀ ਗੁਰੂ ਦਿੱਤਾ ਜੀ ਨੂੰ ਕਿਹਾ ਵੀ ਇਹ ਦੇ ਦੇਵੋ, ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ਼ਾਰਾ ਕਰ ਦਿੱਤਾ, ਬਾਬਾ ਜੀ ਉੱਠੇ, ਗੁਰੂ ਦਿੱਤਾ ਜੀ ਅਤੇ ਸ੍ਰੀ ਚੰਦ ਦੇ ਚਰਨੀ ਹੱਥ ਲਾ ਦਿੱਤਾ। ਸ੍ਰੀ ਚੰਦ ਜੀ ਨੇ ਆਪਣੀ ਜਿਹੜੀ ਸਹਿਲੀ ਟੋਪੀ ਹੈ ਉਹ ਸ੍ਰੀ ਗੁਰੂ ਦਿੱਤਾ ਜੀ ਦੇ ਸੀਸ 'ਤੇ ਰੱਖ ਗਈ। ਇਸ ਤਰ੍ਹਾਂ ਇਹ ਬਾਬਾ ਗੁਰੂ ਦਿੱਤਾ ਜੀ ਨਾਮ ਕਰਕੇ ਪ੍ਰਸਿੱਧ ਹੋ ਕੇ ਵੀ ਹੁਣ ਬਾਬੇ ਕੇ ਬਣ ਗਏ। ਬਾਕੀ ਸਾਹਿਬਜ਼ਾਦਿਆਂ ਨਾਲ ਜਿਵੇਂ ਸੂਰਜਮਲ ਅਨੀਰ ਆਏ, ਉਹਨਾਂ ਦੇ ਨਾਲ ਬਾਬਾ ਨਹੀਂ ਲੱਗਦਾ ਹੈ। ਉਸੇ ਤਰ੍ਹਾਂ ਹੀ ਉਹ ਜਿੱਥੇ ਉਹਨਾਂ ਨੇ ਸਰੀਰ ਛੱਡਿਆ ਉੱਥੇ ਵੀ ਉਹ ਇੱਕ ਟੱਪਾ ਜਾ ਕੇ ਦੇ ਬਾਬਾ ਗੁਰ ਦਿੱਤਾ ਜੋ ਵਰ ਮੰਗਿਆ ਸੋਈ ਦਿੱਤਾ, ਇਸ ਤਰ੍ਹਾਂ ਦੇ ਉਹ ਲੋਕ ਟੱਪੇ ਜੇ ਪੜ੍ਹਦੇ ਹੋ ਜਾਂਦੇ ਹਨ। ਇਸ ਤਰ੍ਹਾਂ ਵੀ ਬਾਬਾ ਗੁਰ ਦਿੱਤਾ ਜਿਹੜਾ ਕੋਈ ਕਿਸੇ ਨੇ ਮੰਗਿਆ ਉਹੀ ਵਰ ਦੇ ਦਿੱਤਾ ਹੈ, ਕਿਉਂਕਿ ਗਊ ਜੀ ਨਹੀਂ ਕਰ ਦਿੱਤੀ ਸੀ ਉਹ ਬੇਨਤੀ ਕਰਨ ਤੋਂ ਗੁਰਸਿੱਖਾਂ ਦੇ ਸੇਵਕਾਂ ਦੇ। ਇਸ ਕਰਕੇ ਆਪ ਰਾਗ ਦਿਲ ਸੀ, ਸਖੀ ਦਾਤੇ ਸੀ, ਕਿਸੇ ਦਾ ਦੁੱਖ ਨਹੀਂ ਸਹਾਰ ਸਕਦੇ ਸਨ। ਇਸ ਤਰ੍ਹਾਂ ਇਹ ਫਿਰ ਸ੍ਰੀ ਗੁਰੂ ਦਿੱਤਾ ਜੀ ਅੱਗੇ ਚਾਰ ਸੇਵਕ ਹੋਏ, ਬਾਲੂ ਹਸਨਾ, ਇਸੇ ਤਰ੍ਹਾਂ ਪੂਰ ਜੀ, ਗੋਂਦਾ ਜੀ ਅਤੇ ਅਲਮਸਤ ਜੀ। ਇਸ ਤਰ੍ਹਾਂ ਇਹ ਜਿਹੜੇ ਉਦਾਸੀ ਸੰਪਰਦਾ ਦੇ ਚਾਰ ਧੂਣੇ ਮੁੱਖ ਮੰਨੇ ਗਏ, ਕਿਉਂਕਿ ਉਹਨਾਂ ਦੀਆਂ ਸ਼ਾਖਾਂ ਬਹੁਤ ਹੈ। ਦੁਨੀਆਂ ਵਿੱਚ ਅੱਜ ਕੱਲ੍ਹ ਕਹਿੰਦੇ ਕਿ ਹੁਣ ਪੁਰਾਣਾ ਅਖਾੜਾ ਇੱਕ ਹੈ ਜੀ ਨਵਾਂ ਅਖਾੜਾ। ਪੁਰਾਣਾ ਜਿਹੜਾ ਅਖਾੜਾ ਉਹ ਤਾਂ ਬਹੁਤ ਧੂੰਆਂ ਧਾਂ ਜਾਂ ਪੀਂਦਾ, ਛੱਡਦਾ ਹੀ ਕੁਛ ਨਹੀਂ ਹੈ। ਜਿਹੜੇ ਨਵਾਂ ਅਖਾੜਾ ਵਾਲੇ ਉਹ ਸਿਆਣੇ ਨੇ, ਵਿਦਵਾਨ ਨੇ, ਉਹ ਨਹੀਂ ਧੂੰਆਂ ਧੂੰਆਂ ਪੀਂਦੇ, ਨਹੀਂ ਧੂੰਆਂ ਤੁਹਾਕੂ ਪੀਣ ਵਾਲੇ ਨੂੰ ਦੇਣੇ ਹੀ ਟੁੱਕਦੇ। ਇਹ ਗੋਲੇ ਦੀ ਪੂਜਾ ਕਰਨ ਵਾਲੇ ਹੈ ਨਵੇਂ ਪੁਰਾਣੇ ਅਖਾੜੇ ਵਾਲੇ, ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਰੱਖਦੇ ਹੈ। ਜਦੋਂ ਕੁੰਭ 'ਤੇ ਜਾਈਏ ਫਿਰ ਪਤਾ ਚੱਲਦਾ ਵੀ ਇਹ ਧੂੰਆਂ ਪੀਣ ਵਾਲੇ ਸਾਰੇ ਉਹਨਾਂ ਦੇ ਤੰਬੂ ਪਨਾਤ ਤੋਂ ਬਾਹਰ ਬਿਠਾਏ ਹੁੰਦੇ ਆ, ਅੰਦਰ ਨਹੀਂ ਬਣ ਦਿੰਦੇ ਟੈਂਟ ਦੇ, ਬਾਹਰ ਪੀ ਜਾਓ ਮਰੀ ਜਾਓ, ਰੋਟੀ ਲੈ ਜਾਓ ਅਤੇ ਜਾਓ ਖਾਓ, ਯਾਨੀ ਬੜੀ ਸਾਫ ਪਵਿੱਤਰਤਾ ਰੱਖਦੇ ਹਨ। ਇਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਤੇ ਵੀ ਪੂਰੀ ਪੂਰੀ ਸ਼ਰਧਾ ਰੱਖਦੇ, ਉੱਧਰ ਸਵਾਦਾ ਗੋਲਾ ਕਹਿੰਦੇ ਇਹੀ ਸਾਡਾ ਇਸ਼ਟ ਹੈ, ਇਹੀ ਗੁਰੂ ਹੈ, ਉਹਨੂੰ ਮੱਥਾ ਟੇਕਦੇ ਨੇ, ਉਹਦੇ ਹੀ ਉੱਥੇ ਸਥਾਨ 'ਤੇ ਸਵਾਜਮਾਨ ਕਰਕੇ ਰੱਖਦੇ। ਪਹਿਲਾਂ ਤਾਂ ਸਾਰੇ ਜਿੰਨੇ ਉਦਾਸੀ ਸਰ ਬਿਲਕੁਲ ਸਤਿਗੁਰੂ ਦੇ ਘਰ ਨਾਲ ਹੀ ਜੁੜੇ ਹੋਏ ਸਨ, ਜਦੋਂ ਇਹ ਕੋਈ ਸੇਵਕ ਬਣਾਉਂਦੇ ਸਨ ਉਦੋਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵੀ ਤਾਬਿਆਂ ਵਿੱਚ ਲੈ ਜਾਂਦੇ, ਉਹਨੂੰ ਕਹਿੰਦੇ ਵੀ ਕਹਿ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਪੰਗੁਰ ਪ੍ਰਸਾਦ, ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਪੰਜ ਵਾਰੀ ਇਹ ਮੰਤਰ ਮੂਲ ਮੰਤਰ ਦੇ ਰਾੜਨਾ, ਫਿਰ ਪੰਜ ਵਾਰੀ ਗੁਰਮੰਤਰ ਦਿਖਾਉਣਾ, ਪੰਜ ਪ੍ਰਕਰਮਾ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਮੱਥਾ ਟਿਕਾ ਦੇਣਾ। ਕਹਿੰਦੇ ਲੈ ਵੀ ਹੁਣ ਤੂੰ ਗੁਰੂ ਘਰ ਦਾ ਇਹ ਉਦਾਸੀ ਸੰਪਰਦਾ ਦਾ ਸੇਵਕ ਬਣ ਗਿਆ ਹੈ। ਇਹ ਤਾਂ ਜਦੋਂ ਆ ਨਨਕਾਣਾ ਸਾਹਿਬ ਰੌਲਾ ਗੋਲਾ ਪਿਆ, ਜਿਹੜਾ ਨਰੈਣੂ ਸੀ ਇਹ ਬੜਾ ਭੱਦਰ ਪੁਰਸ਼ ਸੀ, ਮਸੰਦਾ ਵਰਗਾ ਹੀ ਸੀ, ਇਹ ਬੜਾ ਭਾਰੀ ਜਿਵੇਂ ਪਹਿਲੀ ਹੁੰਦਾ ਹੈ ਕੋਈ ਬਦਮਾਸ਼ ਹੁੰਦਾ ਇਹੋ ਜਿਹਾ ਸੀ, ਹੋਰ ਸ਼ਰਾਬਾਂ ਕਬੂਬਾਂ ਇਹ ਕੁਛ ਨਹੀਂ ਛੱਡਦਾ ਸੀ, ਬਹੁਤ ਇਹਨੇ ਮਹਾਰਾਜ ਇਸਾਂ ਦੀ ਬੇਅਦਬੀ ਕੀਤੀ ਸੀ। ਫਿਰ ਮੋਰਚਾ ਲੱਗਿਆ ਇੱਥੇ ਨਨਕਾਣਾ ਸਾਹਿਬ, ਅਤੇ ਕਾਫੀ ਇਹਨੇ ਸਿੰਘ ਮਾਰ ਮੂਰ ਵੀ ਦਿੱਤੇ ਸਨ। ਫਿਰ ਮੁਕੱਦਮਾ ਚੱਲ ਪਿਆ, ਮੁਕੱਦਮੇ ਵਿੱਚ ਫਿਰ ਇਸ਼ਟ 'ਤੇ ਗੱਲ ਆਉਣੀ ਸੀ, ਕਹਿਣਗੇ ਵੀ ਤੁਹਾਡਾ ਇਸ਼ਟ ਕਿਹੜਾ ਹੈ, ਜੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਫਿਰ ਤਾਂ ਹੁਣ ਬਈ ਮਹਾਰਾਜ ਦਾ ਪ੍ਰਕਾਸ਼ ਨਹੀਂ ਹੈ, ਉਹ ਜਿੱਥੇ ਹੁਣ ਆ ਕੁਛ ਕਰਨਾ ਉੱਥੇ ਕਿਵੇਂ ਹੋਊ, ਵੀ ਸਾਡਾ ਇਹ ਅਸਥਾਨ ਨਾ ਸਾਡੇ ਕੋਲੋਂ ਨਿਕਲ ਜਾਏ। ਇਹ ਕਹਿਣ ਲੱਗੇ ਸਾਡਾ ਇਸ਼ਟ ਤਾਂ ਗੋਲਾ ਹੈ, ਸਾਰਾ ਗੋਲਾ ਹੈ। ਫਿਰ ਮੈਂ ਕਹਿੰਦੇ ਇਹ ਤਾਂ ਗੁਰੂ ਕਾ ਅਸਥਾਨ ਹੈ, ਫਿਰ ਜਿੱਥੇ ਤੁਹਾਡਾ ਗੋਲਾ ਗੋਲ ਜਾ ਉੱਥੇ ਰੱਖ ਕੇ ਜਾਓ, ਉੱਥੇ ਕੀ ਕਰਦੇ ਨਿਕਲੋ। ਇਸ ਤਰ੍ਹਾਂ ਫਿਰ ਨਨਕਾਣਾ ਸਾਹਿਬ ਹੋਰ ਜਿੰਨੇ ਅਸਥਾਨ ਉੱਥੋਂ ਤੋਂ ਫਿਰ ਇਹਨਾਂ ਨੂੰ ਕੱਢ ਕੁੱਢ ਦਿੱਤਾ ਸੀ, ਜਦੋਂ ਮੋਰ ਚੱਲ ਗਿਆ ਉਦੋਂ ਤੋਂ ਲੈ ਕੇ ਫਿਰ ਇਹ ਗੁਰੂ ਘਰ ਦੇ ਨਾਲੋਂ ਟੁੱਟ ਟੁੱਟ ਗਏ। ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਨਾ ਹਟ ਗਿਆ, ਮੂਲ ਮੰਤਰ ਵੀ ਦਰਾਉਣਾ ਹਟ ਗਏ, ਅਤੇ ਮੰਤਰ ਵੀ ਹੋਰ ਹੀ ਦਰਾਉਣ ਲੱਗ ਪਏ, ਓਮ ਸ਼ਿਵਾਏ ਨਮਹ। ਇਸ ਤਰ੍ਹਾਂ ਇਹ ਜਪਾਉਂਦੇ ਹੁਣ ਜਿਹੜੇ ਕੋਈ ਜਿਹੜਾ ਸੇਵਕ ਬਣਾਉਣਾ ਹੈ। ਉਹ ਇੱਕ ਮਾਈ ਆ ਗਈ ਨੂੰਹ ਨੂੰ ਲੈ ਕੇ ਕਿਸੇ ਸਾਧੂ ਕੋਲ, ਕਹਿੰਦੇ ਮਹਾਰਾਜ ਇਹਨੂੰ ਮੰਤਰ ਦੇ ਦਿਓ ਦਿਰੜਾ ਦਿਓ। ਹੁਣ ਉਹ ਬਦਲ ਚੁੱਕਿਆ ਸੀ, ਜੰਗ ਯੁੱਧ ਹੋਇਆ ਕਰਕੇ ਕੱਢਣ ਕਰਕੇ, ਅਤੇ ਨੂੰਹ ਨੂੰ ਕਹਿਣ ਲੱਗਾ ਜੀ ਕਹਿ ਓਮ ਸ਼ਿਵਾਏ ਨਮਹ। ਉਹ ਮਾਈ ਕਹਿਣ ਲੱਗੀ ਨਹੀਂ ਮਹਾਰਾਜ ਜਿਹੜਾ ਮੈਨੂੰ ਦਿਰੜਾਇਆ ਸੀ ਨਾ ਉਹ ਦਿਓ ਮੰਤਰ, ਇਹ ਨਹੀਂ ਅਸੀਂ ਨਾ ਦੇਣਾ ਹੈ। ਉਹ ਕਹੇ ਨਹੀਂ ਪਹਿਲਾਂ ਉਹ ਦਿੰਦੇ ਸੀ ਹੁਣ ਇਹ ਦੇ। ਕਹਿੰਦੇ ਉਹ ਨਹੀਂ ਇਹ ਨਹੀਂ ਅਸੀਂ ਨਵਾਂ ਲੈਣਾ, ਮੈਂ ਤਾਂ ਉਹੀ ਪੁਰਾਣਾ ਲੈਣਾ ਹੈ, ਜਿਹੜਾ ਮੈਨੂੰ ਦਿਰੜਾਇਆ ਉਹ ਮੇਰੀ ਨੂੰਹ ਨੂੰ ਦਿਰੜਾਓ। ਉਹ ਕਹਿੰਦਾ ਨਹੀਂ ਉਹ ਹੁਣ ਅਸੀਂ ਛੱਡ ਦਿੱਤਾ, ਅਸੀਂ ਤਾਂ ਹੁਣ ਇਹ ਦਿਰੜਾਉਂਦੇ ਹਾਂ। ਉਹ ਕਹਿੰਦੇ ਮਾਈ ਉੱਠ ਕੇ ਤੁਰ ਗਈ, ਕਹਿੰਦੇ ਛੱਡ ਖੜਾ ਇਹਦਾ, ਮੈਂ ਤੈਨੂੰ ਘਰੇ ਦਿਰੜਾ ਦੂੰਗੀ। ਘਰੇ ਜਾ ਕੇ ਗੁਰੂ ਮਹਾਰਾਜ ਦੀ ਪੋਥੀ ਕੁੱਟ ਕੇ ਦੇ ਕੇ ਕਹਿੰਦੇ ਕਹਿ ਇੱਕ ਓਂਕਾਰ ਸਤਨਾਮ ਕਰਤਾ ਪੁਰਖ। ਯਾਨੀ ਇਸ ਤਰ੍ਹਾਂ ਇਹ ਗੁਰੂ ਘਰ ਦੇ ਨਾਲੋਂ ਜਦੋਂ ਗੁਰੂ ਗ੍ਰੰਥ ਸਾਹਿਬ ਨਾਲ ਟੁੱਟ ਗਏ, ਸਾਰਾ ਗੋਲਾ ਗੁਰੂ ਮੰਨ ਗਿਆ ਅਤੇ ਫਿਰ ਵੱਖਰੇ ਹੋ ਗਏ। ਉਹਨਾਂ ਵਿੱਚੋਂ ਜਿਹੜੇ ਸਿਆਣੇ ਅਜੇ ਵੀ ਹੈ ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਅਤੇ ਪੂਜਦੇ ਆ, ਸਤਿਕਾਰ ਵੀ ਪੂਰਾ ਰੱਖਦੇ ਆ, ਐ ਨਹੀਂ ਵੀ ਸਾਰੇ ਹੈ, ਯਾਨੀ ਬਹੁਤ ਗਿਣਤੀ ਵਿੱਚੋਂ ਦੂਜੇ ਪਾਸੇ ਆ ਸਿਆਣੇ ਜਿਹੜੇ ਵਿਦਵਾਨ ਸੂਝਵਾਨ ਆ ਵੀ ਅਸੀਂ ਗੁਰੂ ਨਾਨਕ ਸਾਹਿਬ ਦੇ ਹੀ ਹਾਂ। ਇਹ ਗੁਰੂ ਮਹਾਰਾਜ ਨੇ ਜਿਵੇਂ ਜਿਵੇਂ ਉਹ ਆਪਣੇ ਦਸਾਂ ਸਰੂਪਾਂ ਵਿੱਚ ਕੌਤਕ ਕੀਤੇ ਹੈ ਅਤੇ ਦਸਵੇਂ ਜਾਵੇਂ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਅਤੇ ਅਸੀਂ ਵੀ ਲੜ ਲੱਗੇ ਹਾਂ, ਉਹ ਵੀ ਕਰਦੇ ਨੇ। ਸਿੰਘਾਂ ਦਾ ਪੂਰਾ ਪੂਰਾ ਸਤਿਕਾਰ, ਸਿੰਘਾਂ ਨੂੰ ਸਦ ਕੇ ਦੀਵਾਨ ਲਵਾ ਲੈਂਦੇ ਆ, ਕੀਰਤਨ ਕਥਾ ਕਰਾ ਲੈਂਦੇ ਨੇ। ਜਿਹੜੇ ਧੂੰਆਂ ਧਾਂ ਜਾਂ ਪੀਣ ਵਾਲੇ ਗੋਲੇ ਨੂੰ ਮੰਨਣ ਵਾਲੇ ਆ, ਫਿਰ ਉਹ ਇਹ ਹੋ ਜਾਂਦੇ ਆ ਚਾਬੀਆਂ ਕਬਾਬੀਆਂ ਨੂੰ ਮੰਗਾ ਲੈਂਦੇ ਨੇ। ਰਹੁ ਵਿਚਾਰ, ਇਸ ਤਰ੍ਹਾਂ ਜਿਹੜੀ ਉਦਾਸੀਆਂ ਦੀ ਜਿਹੜੀ ਸੰਪਰਦਾ ਜਿਵੇਂ ਚੱਲੀ, ਉਹ ਸਾਰਾ ਪਿਛੋਕੜ ਕਵੀ ਜੀ ਨੇ ਦੱਸਿਆ ਵੀ ਇਹ ਚਾਰ ਧੂੰਏ ਬਣ ਗਏ, ਚਾਰ ਉਦਾਸੀਆਂ ਦੀਏ ਸਾਖਾਂ ਹੋ ਗਈਆਂ। ਇੱਕ ਬਾਲੂ ਹਸਨੇ ਦੀ, ਇੱਕ ਅਲਮਸ ਦੀ, ਇੱਕ ਫੂਲ ਦੀ, ਇੱਕ ਗੋਂਦੇ ਦੀ। ਹੁਣ ਵੀ ਜਿਹੜੇ ਕੋਈ ਉਦਾਸੀ ਸੰਤ ਹੈ, ਜਿਹੜੇ ਨਵੇਂ ਜੇ ਬਣੇ, ਉਹਨਾਂ ਨੂੰ ਜੇ ਪੁੱਛੀਏ ਵੀ ਤੂੰ ਕਿਹੜੀ ਸੰਪਰਦਾ ਵਿੱਚੋਂ ਹੈ, ਜਿਹੜੇ ਤਾਂ ਪੁਰਾਣੇ ਹੈ, ਉਹ ਤਾਂ ਦੱਸ ਦਿੰਦੇ ਵੀ ਅਸੀਂ ਜੀ ਫੂਲ ਵਿੱਚੋਂ ਹਾਂ, ਅਸੀਂ ਜੀ ਗੋਂਦੇ ਵਿੱਚੋਂ ਹਾਂ, ਅਸੀਂ ਜੀ ਅਲਮਸ ਵਿੱਚੋਂ ਹੈ। ਜਿਹੜੇ ਨਿਰਾ ਧੂੰਆਂ ਪੀਣ ਵਾਲੇ, ਉਹਨਾਂ ਨੂੰ ਕੋਈ ਨਹੀਂ ਪਤਾ ਹੈਗਾ ਵੀ ਕਿਹੜੇ ਵਿੱਚੋਂ ਅਸੀਂ। ਕਹਿੰਦੇ ਅਸੀਂ ਤਾਂ ਜੀ ਉਦਾਸੀ ਸੰਤੀ ਹੈ ਬਸ। ਇਸ ਤਰ੍ਹਾਂ ਹੈ। ਫਿਰ ਲਖਮੀ ਚੰਦ ਦਾ ਥੋੜ੍ਹਾ ਜਿਹਾ ਕਿਹਾ ਵੀ ਉਹ ਸ਼੍ਰੀ ਚੰਦ ਜੀ ਨੇ ਕਿਹਾ ਵੀ ਇਹਦੇ ਨਾਲ ਤੂੰ ਜੀਵ ਹੱਤਿਆ ਕਰਦਾ, ਹਲੇਖਾ ਦੇਣਾ ਪਊਗਾ। ਅਤੇ ਗੁੱਸਾ ਮਨਾਇਆ, ਸਾਰੇ ਪਰਿਵਾਰ ਨੂੰ ਲਾਇਆ ਅਤੇ ਕਹਿਣ ਲੱਗਿਆ ਲਓ ਜੀ ਤੁਸੀਂ ਕਹਿੰਦੇ ਲੇਖਾ ਦੇਣਾ ਪਊ, ਹੁਣ ਅਸੀਂ ਲੇਖਾ ਦੇਣ ਜਾਣੇ, ਤੁਸੀਂ ਸੰਭਾਲੋ ਇੱਥੇ ਸਾਰਾ। ਇਹ ਸ਼੍ਰੀ ਚੰਦ ਨੂੰ ਫਿਕਰ ਪਿਆ ਵੀ ਬੇਦੀਆਂ ਦੀ ਬੰਸ ਕਿਵੇਂ ਚੱਲੂ, ਮੈਂ ਤਾਂ ਸ਼ਾਦੀ ਨਹੀਂ ਕਰਾਈ ਅਤੇ ਨਾ ਕਰਵਾਉਣੀ ਹੈ। ਫਿਰ ਇਹਨਾਂ ਦਾ ਜਿਹੜਾ ਪੁੱਤਰ ਧਰਮ ਚੰਦ ਸੀ, ਉਹਨੂੰ ਬਾਂਹ ਤੋਂ ਫੜ ਕੇ ਇਹਨਾਂ ਨੇ ਹੇਠਾਂ ਲਾ ਲਿਆ ਸੀ ਸ਼ਕਤੀ ਨਾਲ ਹੀ। ਕਹਿੰਦੇ ਇੱਕ ਯੋਜਨ ਬਾਂਹ ਬੁਲਾ ਲਈ ਸੀ ਸ਼੍ਰੀ ਚੰਦ ਜੀ ਨੇ ਅਤੇ ਉਤਾਰ ਲਿਆ ਉਹ ਤੋਂ, ਫਿਰ ਇਹ ਬੇਦੀਆਂ ਦੀ ਬੰਸ ਚੱਲਦੀ ਹੈ ਹੁਣ ਤੱਕ ਅੱਗੇ ਤੋਂ ਅੱਗੇ। ਇਹ ਸਾਰਾ ਪ੍ਰਸੰਗ ਆਪਾਂ ਕੱਲ੍ਹ ਵਿਸਥਾਰ ਨਾਲ ਸੁਣਿਆ ਹੈ। ਹੁਣ ਅੱਗੇ ਜਿਵੇਂ ਗੁਰ ਪ੍ਰਣਾਲੀ ਥੋੜ੍ਹਾ ਥੋੜ੍ਹਾ ਦਸਾਂ ਸਤਿਗੁਰਾਂ ਦਾ, ਜਿਵੇਂ ਉਹਨਾਂ ਨੇ ਅਵਤਾਰ ਧਾਰਿਆ, ਗੁਰਤਾ ਗੱਦੀ ਦੇ ਤਖ਼ਤ ਉੱਪਰ ਬੈਠੇ, ਜੋਤੀ ਜੋਰ ਸਮਾਏ, ਉਹ ਸੰਖੇਪ ਰੂਪ ਸੂਤਰ ਰੂਪ ਵਿੱਚ ਹੀ ਬਿਆਨ ਕਰ ਰਹੇ ਹੈ। ਉਹ ਜਿਵੇਂ ਉਹਦਾ ਪ੍ਰਸੰਗ ਸੁਣੀਏ। ਭਾਈ ਸਾਹਿਬ ਭਾਈ ਰਾਮ ਕੌਰ ਜੀ ਕਹਿੰਦੇ, ਹੇ ਦਰ ਕਵੀ ਸੰਤੋਖ ਸਿੰਘ ਜੀ ਸਰੋਤਿਆਂ ਨੂੰ ਕਹਿ ਰਹੇ ਹੈ ਕਿ ਹੇ ਸਰੋਤਾ ਜਨਰਲ ਸਿੰਘ, 1500 6 ਅਤੇ 20 26 ਹੋ ਗਏ, 7 ਦਾ ਅਰਥ ਇੱਥੇ 100 ਹੈ। 1526 ਵਿੱਚ ਜਨਮ ਗੁਰੂ ਮਹਾਰਾਜ, ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ 31 ਦੀ ਪੂਰਨ ਇਹ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ। ਕਰੇ ਸੁਖਾਰੇ ਗੁਰੂ ਨਾਨਕ ਸਾਹਿਬ ਪੂਰਨਮਾਸੀ ਦੇ ਚੰਦਰਮਾ ਦੇ ਸਮਾਨ ਕਹਿੰਦੇ ਪ੍ਰਗਟ ਹੋਏ ਤੇ ਸੁਖਾਲੇ ਕਰਦੇ ਸਾਰੇ ਜੀਵ ਜੰਤ। ਕੋਏ ਨਾ ਜਿਨਕੇ ਅਰਿਓ ਅਗਾਰੀ, ਜਿਸ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਕੋਈ ਵੀ ਦੁਨੀਆ ਭਰ ਦਾ ਪੀਰ ਫਕੀਰ ਸਿੱਧ ਨਾਥ ਅੜ ਨਹੀਂ ਸਕਿਆ ਹੈ। ਭਾਏ ਨਿਮਰ ਅਜਮਤ ਧਾਰ ਭਾਰੀ, ਭਾਰੀ ਸ਼ਕਤੀਆਂ ਰੱਖਣ ਵਾਲੇ ਸੀ ਉਹ ਵੀ ਸਤਿਗੁਰੂ ਕੇ ਨਿਮ ਝੁਕ ਗਏ। ਜਿਤ ਕੋ ਸਕਤ ਜੁਤ ਭੇ ਸਭ ਤਾਰੇ, ਜਿੰਨੇ ਦੁਨੀਆਂ ਵਿੱਚ ਸ਼ਕਤੀਆਂ ਸਮੇਤ ਸਨ ਉਹ ਸਤਿਗੁਰੂ ਸਾਹਿਬ ਜੀ ਦੇ ਅੱਗੇ ਤਾਰਿਆਂ ਵਾਂਗ ਹੋ ਗਏ। ਰਾਵ ਸਮ ਉਦੈ ਛਪੇ ਤਬ ਸਾਰੇ, ਨਾਨਕ ਸਾਹਿਬ ਮਹਾਰਾਜ ਸੂਰਜ ਦੇ ਸਮਾਨ ਕਹਿੰਦੇ ਪ੍ਰਗਟ ਹੋਏ, ਜਿਸ ਕਰਕੇ ਤਾਰਿਆਂ ਵਾਂਗ ਜਿਹੜੇ ਸਾਰੇ ਸੀ ਉਹ ਅਲੋਪ ਹੋ ਗਏ, ਗੁਪਤ ਹੋ ਗਏ, ਇਹਨਾਂ ਦਾ ਤੇਜ ਪ੍ਰਤਾਪ ਪ੍ਰਕਾਸ਼ ਘਟ ਗਿਆ ਦੁਨੀਆਂ ਵਿੱਚੋਂ। 1500 7 96 ਮਾਹੂ, 1596 ਬਿਕਰਮੀ ਸੰਮਤ ਵਿੱਚ ਮਾਸ ਅਜੋਸ ਸਰ ਮਾਸ ਅਸੌਜ ਸਰਦ ਰੁੱਤ ਤਾਹੂ। ਅਸੌਜ ਅੱਸੂ ਦਾ ਮਾਸ ਕੇ ਮਹੀਨਾ ਸੀ, ਤੇ ਇਸੇ ਤਰ੍ਹਾਂ ਸਰਦ ਰੁੱਤ ਹੈ ਸੀ। ਕ੍ਰਿਸ਼ਨਾ ਦਸਵੀਂ ਪਿਤਰਨ ਦਿਨ ਕੀ। ਆ ਜਿਹੜੇ ਬਜ਼ੁਰਗ ਪਿਤਰਾਂ ਦੇ ਦਿਨ ਦੀ ਕਹਿੰਦੇ ਹਨੇਰ ਦੀ ਦਸਵੀਂ ਹੁੰਦੀ, ਸ਼ਰਾਧਾਂ ਦੇ ਦਿਨ ਜਾਣੀ ਹਨੇਰ ਦੀ ਦਸਵੀਂ, ਸ਼ਰਾਧਾਂ ਦੀ ਦਸਵੀਂ ਚਿਤਨੋ। ਪ੍ਰਭੂ ਬਿਕੁੰਠ ਗਏ ਸਹਿ ਤਨ ਕੀ। ਆ ਗੁਰੂ ਨਾਨਕ ਸਾਹਿਬ ਜੀ ਆਪਣੇ ਸਰੀਰ ਸਮੇਤ ਹੀ ਸੱਚਖੰਡ ਨੂੰ ਚਲੇ ਗਏ। ਐਰਾਵਤੀ ਕੂਲ ਅਭਿਰਾਮ, ਜਿਹੜੇ ਕਹਿੰਦੇ ਆ ਰਾਵੀ ਨਦੀ ਦਾ ਕਿਨਾਰਾ ਬੜਾ ਸੋਹਣਾ ਹੈ। ਇਹ ਕਰਤਾਰਪੁਰਾ ਕੀਏ ਨਾ ਗ੍ਰਾਮ, ਉੱਤੇ ਕਿਨਾਰੇ ਉੱਪਰ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਦਾ ਨਗਰ ਵਸਾਉਣਾ ਕੀਤਾ। ਗੁਰੂ ਬਸਤਰ ਕੋਲੇ ਸਸਕਾਰਾ, ਮੁਸਲਮਾਨਾਂ ਨੇ ਤੇ ਹਿੰਦੂ ਸਿੱਖਾਂ ਨੇ ਗੁਰੂ ਮਹਾਰਾਜ ਦੇ ਜਿਹੜਾ ਚਾਦਰਾ ਬਸਤਰ ਸੀ ਲੈ ਕੇ ਉਹਦਾ ਅੱਡਾ ਦਾ ਹਿੱਸਾ ਜੇ ਕਰਕੇ ਸਸਕਾਰ ਕਰਤਾ ਮੁਸਲਮਾਨਾਂ ਨੇ। ਉਹ ਇਸ ਤਰ੍ਹਾਂ ਕਬਰ ਜੀ ਪੁੱਟ ਕੇ ਦਫਨਾ ਦਿੱਤਾ ਸੀ। ਨਾਮ ਦੇਹੁਰਾ ਵਿਦਤ ਉਦਾਰਾ, ਇਸ ਸਥਾਨ ਦਾ ਨਾਮ ਦੇਹਰਾ ਸਾਹਿਬ ਕਰਕੇ ਪ੍ਰਗਟ ਹੈ ਦੁਨੀਆਂ ਵਿੱਚ। ਤਿਸ ਗਾਦੀ ਗੁਰ ਅੰਗਦ ਬੈਸੇ, ਉਸ ਗੁਰੂ ਨਾਨਕ ਸਾਹਿਬ ਜੀ ਗੁਰਤਾ ਗੱਦੀ ਉੱਪਰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਬੈਠੇ। ਕੋਸ਼ਿਸ਼ ਅਪਰ ਪਹਿਰ ਨਿਰਪ ਜੈਸੇ, ਜਿਵੇਂ ਕੋਈ ਰਾਜਾ ਹੋਰ ਪੁਸ਼ਾਕ ਪਹਿਰ ਲਗੇ, ਪਾਲੜੀ ਲਾ ਦੇਵੇ, ਨਵੀਂ ਪਹਿਰ ਲਵੇ। ਉਹ ਮਹਾਰਾਜ ਮਨੋ ਪਹਿਲਾ ਚੋਲਾ ਸਰੀਰ ਸਿਰ ਦਿੱਤਾ, ਲਾ ਦਿੱਤਾ ਨਵੀਂ ਪਿਛਾਹ ਗੁਰੂ ਅੰਗਦ ਸਾਹਿਬ ਜੀ ਉਹ ਪਹਿਨ ਲਈ ਜਾਣੀ। ਰਾਜਾ ਜਿਵੇਂ ਪਿਛਾਹ ਲੈ ਲੈਂਦਾ ਬਦਲ ਲੈਂਦਾ ਹੈ, ਉਹ ਵੀ ਬਦਲ ਲਿਆ ਜਾਮਾ। ਤੇ ਹੁਣ ਕੁੱਲ ਮਹਿ ਫੇਰੂ ਨਾਮ, ਅੱਗੇ ਹੁਣ ਗੁਰੂ ਅੰਗਦ ਸਾਹਿਬ ਜੀ ਦਾ ਜਿੱਥੇ ਅਵਤਾਰ ਹੋਇਆ ਸੀ ਉਹ ਦੱਸਦੇ ਹੈ ਤੇ ਇਹਨਾਂ ਦੀ ਕੁੱਲ ਦੇ ਵਿੱਚ ਕਿ ਫੇਰੂ ਨਾਮ ਦਾ ਬਜ਼ੁਰਗ ਹੈ ਸੀ। ਪੁੰਨਿਆ ਤਮ ਸੁਸ਼ੀਲ ਸੁਚਤਾਮ, ਕਹਿੰਦੇ ਪੁੰਨੇ ਆਤਮ ਪਵਿੱਤਰ ਮਨ ਵਾਲਾ ਸੀ ਤੇ ਚੰਗੇ ਸੀਰ ਸੁਭਾਅ ਪਵਿੱਤਰਤਾ ਦਾ ਘਰ ਹੀ ਸੀ। ਸਾਧਵੀ ਦਇਆ ਕੌਰ ਬਰਦਾਤਾ, ਬਰਦਾ ਰੱਖ ਥੋੜਾ ਜਿਹਾ ਦੇਖ ਕੇ ਪੜਿਆ ਕਰ, ਇੱਕ ਪੰਕਤੀ ਵਿੱਚੋਂ ਗਲਤ ਪੜ ਜਾਂਦਾ ਹੈ, ਵੇਖ ਕੇ ਚੰਗੀ ਤਰ੍ਹਾਂ ਪਕਾ ਕੇ ਆਇਆ ਕਰ। ਸਾਧਵੀ ਦਇਆ ਕੌਰ ਬਰਦਾਰਾ, ਸਵਾਰੀ ਪਤਵਰਤਾ ਸੁਭਾਅ ਵਾਲੀ, ਕਹਿੰਦੇ ਦਇਆ ਕੌਰ ਘਰ ਦੇ ਵਿੱਚ ਦਾਰਾ ਕੀ ਏ ਇਸਤਰੀ ਹੈ ਸੀ ਬਰ ਸ੍ਰੇਸ਼ਟ। ਦਇਆ ਕੌਰ ਵੀ ਲਿਖਿਆ ਹੈ ਤੇ ਦੂਸਰਾ ਨਾਮ ਇਸ ਤਰ੍ਹਾਂ ਸੁਭਰਾਈ ਜੀ ਸੀ, ਕਈਆਂ ਨੇ ਉਹ ਭਰਾਈ ਦਾ ਨਾਮ ਦਾ ਉਹ ਭਰਾਈ ਗੁਰੂ ਅੰਗਦ ਸਾਹਿਬ ਜੀ ਸੱਸ ਦਾ ਨਾਮ ਸੀ, ਸੁਹਰਾਈ ਇਹਨਾਂ ਦੀ ਪਤਨੀ ਦਾ ਨਾਂ, ਫੇਰੂ ਜੀ ਦਾ ਹੈ ਸੀ ਘਰਵਾਲੀ ਦਾ ਨਾਂ। ਜਿਨਕੇ ਸੁਕ੍ਰਿਤ ਕੋ ਨਹਿ ਪਾਰਾ, ਜਿਨ੍ਹਾਂ ਦੇ ਕਹਿੰਦੇ ਪੁੰਨਾਂ ਦਾ ਕੋਈ ਅੰਤ ਨਹੀਂ, ਪਾਰਾਵਾਰ ਨਹੀਂ, ਜਾਣੀ ਬਹੁਤੇ ਪੁੰਨ ਕੀਤੇ ਸਨ। ਗ੍ਰਾਮ ਹਰੀ ਕੇ ਧਾਮ ਬਸੰਤੇ, ਪਹਿਲਾਂ ਕਹਿੰਦੇ ਭਾਈ ਫੇਰੂ ਜੀ ਤੇ ਆਪਣੀ ਪਤਨੀ ਜਿਹੜੀ ਦਇਆ ਕੌਰ ਹੈ ਜਾਂ ਸੁਹਰਾਈ ਇਹਨੂੰ ਨਾਲ ਲੈ ਕੇ ਹਰੀ ਕੇ ਪਿੰਡ ਵੱਜਦੇ ਸਨ। ਨਿਸ ਬਾਸੁਰ ਹਰ ਹਰ ਸਿਮਰੰਤੇ, ਰਾਤ ਦਿਨ ਵਾਹਿਗੁਰੂ ਵਾਹਿਗੁਰੂ ਹੀ ਸਿਮਰਦੇ ਸਨ। ਸ੍ਰੀ ਗੁਰ ਅੰਗਦ ਜਨਮੇ ਜਿਨਕੇ, ਜਿਨ੍ਹਾਂ ਦੇ ਘਰ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਨੇ ਅਵਤਾਰ ਧਾਰਿਆ, ਕਹਿ ਲਓ ਕਹੋ ਮਹਾਤਮ ਤਿਨਕੇ, ਉਹਨਾਂ ਦਾ ਫਿਰ ਕਿੰਨਾ ਕੁ ਅਸੀਂ ਮਹਾਤਮ ਦੱਸੀਏ, ਵੀ ਕਿੰਨੇ ਕੁ ਮਹਾਨ ਤੇਜ ਪੜਤਾਲ ਵਾਲੇ ਸਨ, ਮਾਤਾ ਪਿਤਾ ਮਹਾਨ ਹੀ ਸਨ। ਜਨਮ ਹਰੀ ਕੇ ਗ੍ਰਾਮ ਭਇਓ ਹੈ, ਇਸ ਤਰ੍ਹਾਂ ਕਹਿੰਦੇ ਜਿਹੜਾ ਹਰੀ ਕੇ ਪਿੰਡ ਆ ਉੱਥੇ ਅਵਤਾਰ ਹੋਇਆ। ਆਨ ਥਾਨ ਪੁੰਨ ਬਸਨ ਕੀਓ ਹੈ, ਹੋਰ ਸਥਾਨ ਤੇ ਆ ਕੇ ਇਹਨਾਂ ਦੇ ਮਾਤਾ ਪਿਤਾ ਨੇ ਬਸਣਾ ਕੀਤਾ, ਉਹ ਨਾਂਗੇ ਦੀ ਸਰਾਂ ਜਿਸਨੂੰ ਅੱਜ ਕੱਲ੍ਹ ਕਹਿੰਦੇ ਹਨ, ਮੱਥੇ ਦੀ ਸਰਾਂ ਵੀ ਆਖਿਆ ਜਾਂਦਾ, ਮੁਕਤਸਰ ਨੂੰ ਜਾਈਏ ਰਸਤੇ ਵਿੱਚ ਹੀ ਆਉਂਦਾ ਇਹ ਨਗਰ। ਪੰਦਰਾਂ ਸੱਤ ਸਤਾਹਠਾ ਸੰਮਤ, ਪੰਦਰਾਂ ਸੌ ਸਤਾਹਠ ਬਿਕਰਮੀ ਸੰਮਤ ਹੈ ਸੀ। ਫੇਰੂ ਸੁਤ ਜਨਮਿਓ ਗੁਰ ਸੰਮਤ, ਇਸ ਤਰ੍ਹਾਂ ਕਹਿੰਦੇ ਫੇਰੂ ਬਾਬਾ ਫੇਰੂ ਜੀ ਦੇ ਘਰ ਦੇ ਵਿੱਚ ਗੁਰੂ ਅੰਗਦ ਸਾਹਿਬ ਪੁੱਤਰ ਪੈਦਾ ਹੋਏ, ਹਮਾਰੇ ਭਾਰੀ ਗੁਰੂ ਦੇ ਤੁਲ ਪਹੁੰਚੇ ਸ੍ਰੀ ਨਾਨਕ ਕੀ ਸਰਨੇ। ਓ ਗੁਰੂ ਅੰਗਦ ਸਾਹਿਬ ਜੀ, ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਪਹੁੰਚੇ। ਸੇਵਾ ਵਿਖੇ ਨੀਕ ਨੀਕ ਕਰ ਕਰਨੀ, ਸੇਵਾ ਦੇ ਵਿਚਕਾਰ ਸਭ ਤੋਂ ਜਿਹੜੀ ਚੰਗੀ ਕਰਨੀ ਇਹਨਾਂ ਨੇ ਕੀਤੀ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆਏ ਸਨ। ਗੁਰੂ ਨਾਨਕ ਸਾਹਿਬ ਜੀ ਨੇ ਇਹਨੂੰ ਸੰਬੋਧਨ ਕਰਕੇ ਕਿਹਾ ਸੀ, ਇਹ ਭਾਈ ਲਹਿਣਾ ਜੀ, ਜੇ ਤੁਹਾਨੂੰ ਪ੍ਰੇਮ ਖੇਲਣ ਪ੍ਰੇਮ ਰੂਪੀ ਖੇਲ ਖੇਲਣ ਦਾ ਚਾਅ ਉਰਸ਼ਾ ਹੈ, ਸਿਰ ਧਰ ਤਲੀ ਗਲੀ ਮੇਰੀ ਆਓ। ਜਿਹੜਾ ਹੰਕਾਰ ਰੂਪੀ ਸੀਸ ਹੈ ਉਹ ਨਿਮਰਤਾ ਰੂਪੀ ਤਲੀ ਤੇ ਰੱਖ ਕੇ ਸਾਡੀ ਭਗਤੀ ਰੂਪੀ ਗਲੀ ਵਿੱਚ ਹੀ ਆ ਜਾਓ, ਭਗਤੀ ਵਿੱਚ ਪ੍ਰਵੇਸ਼ ਹੋ ਜਾਓ। ਇਮ ਕਹਿਬੋ ਜਿਨ ਸਫਲ ਕੀਓ ਹੈ, ਗੁਰੂ ਨਾਨਕ ਸਾਹਿਬ ਜੀ ਦਾ ਜਿਨ੍ਹਾਂ ਨੇ ਕਹਿਣਾ ਹੋਇਆ ਸਫਲ ਕੀਤਾ, ਇਹਦੇ ਤੇ ਫੁੱਲ ਚੜਾਏ। ਆਤਰੀ ਰਜਾਏ ਸ੍ਰੀ ਗੁਰ ਲਿਓ ਹੈ, ਸੇਵਾ ਕਰਤੇ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਉੱਪਰ ਬਹੁਤਾ ਪ੍ਰਸੰਨ ਕਰ ਲਿਆ। ਜਿਨਹੋ ਨਾ ਅਜਮਤ ਕਹੂੰ ਜਨਾਈ, ਜਿਸ ਗੁਰੂ ਅੰਗਦ ਸਾਹਿਬ ਜੀ ਨੇ ਕਦੇ ਵੀ ਜ਼ਿੰਦਗੀ ਵਿੱਚ ਆਪਣੀ ਜਿਹੜੀ ਸ਼ਕਤੀ ਹੈ ਤਾਕਤ ਹੈ ਜਨਾਈ ਨਹੀਂ ਹੈ। ਅਜਰ ਜਰਨ ਤ੍ਰਿਤ ਛਿਤ ਸਮਤਾਈ, ਅਜਰ ਸ਼ਕਤੀਆਂ ਨੂੰ ਜਰ ਕੇ ਰੱਖਣਾ, ਜਿਹੜੀ ਧਰਤੀ ਵਾਂਗ ਆਪ ਜੀ ਦੇ ਧੀਰਜ ਸੀ ਉਹ ਕਹਿ ਰਹੇ, ਜ਼ਿਮੀਂਦਾਰਾਂ ਨੇ ਜੱਟਾਂ ਨੇ ਆ ਕੇ ਕਹਿ ਦਿੱਤਾ ਸੀ, ਮਹਾਰਾਜ ਤੁਹਾਡੇ ਇੱਥੇ ਰਹਿਣ ਕਰਕੇ ਬਾਰਿਸ਼ ਨਹੀਂ ਪੈਂਦੀ, ਸਾਡੇ ਨਗਰ ਖਡੂਰ ਵਿੱਚੋਂ ਨਿਕਲ ਜਾਓ। ਉਹ ਤਪੇ ਦੇ ਮਗਰ ਲੱਗ ਕੇ ਆਪ ਜੀ ਨੂੰ ਬਾਹਰ ਕੱਢ ਦਿੱਤਾ ਸੀ, ਅਤੇ ਆਪ ਜੀ ਨੇ ਕੋਈ ਵੀ ਐਸਾ ਬਚਨ ਨਹੀਂ ਕਿਹਾ ਸੀ, ਨਹੀਂ ਤਾਂ ਮਹਾਨ ਸ਼ਕਤੀ ਸੀ, ਇੱਕ ਬਚਨ ਕਹਿ ਦਿੰਦੇ ਸਭ ਦਾ ਭਸਮੀ ਭੂਤ ਕਰ ਦਿੰਦੇ। ਉਹ ਕਹਿੰਦੇ ਅਜਰ ਸ਼ਕਤੀਆਂ ਦੇ ਸਮਾਨ ਕੋਈ ਹੈ ਨੀ, ਧਰਤੀ ਵਾਂਗ ਆਪ ਜੀ ਦੇ ਸਿੰਦਰ ਧੀਰਜ ਹੈ ਸੀ। ਜਿਨਕੇ ਗੁਣ ਕਹੋ ਵਰਨੈ ਕੌਣ, ਜਿਨ੍ਹਾਂ ਦੇ ਗੁਣਾਂ ਨੂੰ ਕੌਣ ਕੋਈ ਕਵੀ ਕਥਨ ਕਰ ਸਕਦਾ ਹੈ। ਬਾਨੀ ਸ਼ੇਸ਼ ਦੇਖ ਰਹਿਮਾਨ, ਜਿਹੜੀ ਸ੍ਰਿਸ਼ਟੀ ਹੈ ਸ਼ੇਸ਼ ਨਾਗ ਹੈ ਉਹ ਵੀ ਗੁਰੂ ਅੰਗਦ ਸਾਹਿਬ ਦੇ ਗੁਣਾਂ ਨੂੰ ਦੇਖ ਕੇ ਚੁੱਪ ਰਹਿੰਦਾ ਹੈ। ਖੀਵੀ ਸਤੀ ਭਾਰ ਜਾ ਹੋਈ, ਗੁਰੂ ਅੰਗਦ ਸਾਹਿਬ ਜੀ ਦੀ ਕਹਿੰਦੇ ਖੀਵੀ ਨਾਮ ਦੀ ਜਿਹੜੀ ਇਸਤਰੀ ਸੀ ਉਹ ਸਤਪ੍ਰਤਗੀ ਘਰ ਵਾਲੀ ਹੋਈ ਮਹਿਲ ਹੋਏ। ਭਏ ਆਤਮਜ ਤਿਸ ਤੇ ਦੋਈ, ਖੀਵੀ ਨਾਮ ਦੀ ਭਾਰਜਾ ਤੋਂ ਇਸਤਰੀ ਤੋਂ ਅੱਗੇ ਦੋ ਸੁਪੁੱਤਰ ਹੋਏ ਆਪ ਜੀ ਦੇ। ਨਾਮ ਦਾਸ ਅਰਦਾਤਾ ਦੂਆ, ਪੁੱਤਰ ਦਾ ਨਾਮ ਦਾਸੂ ਸੀ, ਦੂਸਰੇ ਦਾ ਨਾਮ ਕਹਿੰਦੇ ਦਾਤੂ ਜੀ ਹੋਇਆ, ਤੀਸਰਾ ਤੀਸਰੀ ਸੀ ਬੀਬੀ ਅਮਰੋ ਜੀ। ਜਿਨ ਕੇ ਹਿਰਦੇ ਗਿਆਨ ਦ੍ਰਿੜ ਹੋਆ, ਹਿਰਦੇ ਅੰਦਰ ਬ੍ਰਹਮ ਗਿਆਨ ਪੱਕਾ ਹੋਇਆ ਹੋਇਆ ਸੀ। ਦਵਾਦਸ ਬਰਖ ਟਿਕੇ ਗੁਰਗਾਦੀ, ਗੁਰੂ ਅੰਗਦ ਸਾਹਿਬ ਜੀ ਕਹਿੰਦੇ 12 ਸਾਲ ਤੱਕ ਕੁਰਤਾ ਗੱਦੀ ਦੇ ਤਖ਼ਤ ਉੱਪਰ ਟਿਕੇ ਰਹੇ। ਖਸ਼ਟ ਮਾਸ 9 ਦਿਨ ਅਹਿਲਾਦੀ, 6 ਮਹੀਨੇ ਹੋਰ ਤੇ ਹੋਰ 9 ਦਿਨ ਹੋਰ ਉੱਪਰ ਬੜੇ ਆਨੰਦ ਦੇਣ ਵਾਲੇ ਗੁਰੂ ਅੰਗਦ ਸਾਹਿਬ ਜੀ ਉਹ ਟਿਕੇ ਰਹੇ 12 ਸਾਲ 6 ਮਹੀਨੇ 9 ਦਿਨ ਤੱਕ। 16-7-9 ਸੰਮਤ ਔਰ 16 ਸੌ ਬਿਕਰਮੀ ਤੇ ਹੋਰ ਉੱਪਰ ਕਹਿੰਦੇ 9 ਸਾਲ। ਚੌਥ ਚੇਤ ਸੁਧ ਨਰ ਸਿਰ ਮੌਰ, ਚੇਤ ਦੇ ਮਹੀਨੇ ਦੀ ਕਹਿੰਦੇ ਸੁਧੀ ਚਾਨੇ ਪੱਖ ਦੀ ਚੌਲ ਸੀ, ਜੋ ਨਰਾਂ ਵਿੱਚੋਂ ਸ਼੍ਰੋਮਣੀ ਗੁਰੂ ਅੰਗਦ ਸਾਹਿਬ ਜੀ ਸਨ। ਤਿੰਨ ਕੋ ਤਾਜ ਬੈਕੁੰਠ ਸਿਧਾਰੇ, ਸਰੀਰ ਨੂੰ ਛੱਡ ਕਰਕੇ ਇਸ ਤਰ੍ਹਾਂ 1609 ਬਿਕਰਮੀ ਸੰਮਤ ਨੂੰ ਆਪ ਜੀ ਸੱਚਖੰਡ ਚਲੇ ਗਏ। ਸ੍ਰੀ ਗੁਰ ਅਮਰ ਤਖਤ ਬੈਠਾਰੇ, ਗੁਰੂ ਅੰਗਦ ਸਾਹਿਬ ਜੀ ਨੇ ਜੋ ਗੁਰੂ ਨਾਨਕ ਸਾਹਿਬ ਜੀ ਦਾ ਮਹਾਨ ਕੁਰਤਾ ਗੱਦੀ ਦਾ ਤਖਤ ਸੀ ਉਹਦੇ ਤੇ ਗੁਰੂ ਅਮਰਦਾਸ ਜੀ ਨੂੰ ਬਿਠਾਇਆ। ਦੋਹਰਾ ਗ੍ਰਾਮ ਖਡੂਰ ਕੁਵਿਦ ਘਰ, ਜਿਹੜਾ ਖਡੂਰ ਸਾਹਿਬ ਨਗਰ ਵਿੱਚ ਜਿੱਥੇ ਜੁਲਾਹੇ ਦਾ ਘਰ ਹੈ ਸੀ, ਤਹਿ ਸਸਕਾਰੀ ਦੇ ਗੁਰੂ ਅੰਗਦ ਸਾਹਿਬ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ। ਅਬ ਲੋ ਖਰਿਓ ਕਰੀਰ ਤਰ, ਕਵੀ ਜੀ ਕਹਿੰਦੇ ਹੁਣ ਤੱਕ ਉੱਥੇ ਕਰੀਰ ਦਾ ਦਰਖਤ ਖੜੋਤਾ ਜਿਸ ਦੇ ਨਾਲ ਗੁਰੂ ਅਮਰ ਸਾਹਿਬ ਦਾ ਫੁੱਲ ਚਰਨ ਲੱਗਣ ਕਰਕੇ ਅੜ ਕੇ ਡਿੱਗ ਪਏ। ਸਾਨੂੰ ਕਿੱਲਾ ਜਿਹਾ ਸੀ, ਫਿਰ ਇਹ ਹਰਾ ਹੋ ਗਿਆ ਸੀ। ਕਿੱਲਕ ਲੱਗਿਓ ਪੱਗ ਜਿਹੇ, ਕਹਿੰਦੇ ਕਿੱਲਾ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਨੂੰ ਲੱਗਿਆ ਸੀ, ਉਹ ਹਰਾ ਹੋ ਗਿਆ ਸੀ। ਤੇ ਗੁਰੂ ਕਾ ਬਾਗ ਦਾ ਜਦੋਂ ਮੋਰਚਾ ਲੱਗਾ ਉਦੋਂ ਉਹ ਸੁੱਕ ਗਿਆ ਸੀ। ਅੱਜ ਕੱਲ੍ਹ ਉੱਥੇ ਨਿਸ਼ਾਨੇ ਵਜੋਂ ਹੈ, ਉਹ ਥੋੜ੍ਹਾ ਜਿਹਾ ਰੱਖਿਆ ਹੋਇਆ ਉਹਨਾਂ ਦਾ, ਉਹ ਹਰਾ ਭਰਾ ਕ੍ਰੀਟ ਦਾ ਦਰਖਤ ਹੈ ਨਹੀਂ ਹੈ। ਚੌਪਈ ਬਾਸਰ ਕੇ ਇੱਕ ਗ੍ਰਾਮ ਜੋ ਨਾਮੂ, ਹੁਣ ਗੁਰੂ ਅਮਰਦਾਸ ਸਾਹਿਬ ਜੀ ਜੋ ਗੁਰਤਾ ਗੱਦੀ ਦੇ ਤਖ਼ਤ ਤੇ ਬੈਠੇ, ਉਹਨਾਂ ਸੰਬੰਧੀ ਵਾਕਫੀ ਦਿੰਦੇ, ਕਹਿੰਦੇ ਇੱਕ ਬਾਸਰ ਕੇ ਨਾਮ ਦਾ ਪਿੰਡ ਹੈ ਤੇ ਜੋ ਮਲ ਬਸ ਹੈ ਕਰ ਧਾਮੂ। ਇਸ ਬਾਸਰ ਕੇ ਪਿੰਡ ਦੇ ਵਿੱਚ ਬਾਬਾ ਤੇਜ ਮਲ ਜੀ ਆਪਣਾ ਘਰ ਬਣਾ ਕੇ ਬਸਦੇ ਸਨ। ਰੂਪ ਕੌਰ ਦਾਰਾ ਤਿਸ ਕੇਰੀ, ਇਹਨਾਂ ਦੇ ਘਰ ਦੇ ਵਿੱਚ ਕਹਿੰਦੇ ਰੂਪ ਕੌਰ ਨਾਮ ਦੀ ਇਸਤਰੀ ਹੈ ਸੀ, ਪਤਨੀ ਹੈ ਸੀ, ਕਿਸੇ ਦੇ ਲਕਸ਼ਮੀ ਵੀ ਲਿਖਿਆ ਹੈ, ਦੂਜਾ ਨਾਮ ਲਕਸ਼ਮੀ ਜੀ ਹੈ ਸੀ। ਤਪਸਾ ਕੀਨਸ ਜਿਨਹੋ ਬਡੇਰੀ, ਇਹਨਾਂ ਦੋਹਾਂ ਜੀਆਂ ਨੇ ਮਹਾਨ ਬੜੀ ਤਪੱਸਿਆ ਕੀਤੀ ਸੀ। ਜਿਨਕੋ ਫਲ ਬਿਦਤਿਓ ਅਸ ਆਏ, ਤਪੱਸਿਆ ਦਾ ਜਿਹੜਾ ਫਲ ਐਸਾ ਕਹਿੰਦੇ ਆ ਕੇ ਪ੍ਰਗਟ ਹੋਇਆ, ਐਸਾ ਫਲ ਮਿਲਿਆ। ਜਨਮਿਓ ਸੁਤ ਸੁਭ ਗੁਣ ਸਮੁਦਾਇ, ਇਸ ਤਰ੍ਹਾਂ ਕਹਿੰਦੇ ਸਾਰੇ ਚੰਗੇ ਗੁਣਾਂ ਵਾਲਾ ਜਿਹੜਾ ਸੁਪੁੱਤਰ ਹੈ ਪੈਦਾ ਹੋਇਆ ਇਹਨਾਂ ਦੇ ਘਰ ਦੇ ਵਿੱਚ। ਸ੍ਰੀ ਗੁਰ ਅਮਰਦਾਸ ਬਾਰ ਨਾਮੂ, ਇਹਦਾ ਨਾਮ ਇਹਨਾਂ ਨੇ ਫਿਰ ਸਵਾਏ ਮਾਨ ਗੁਰੂ ਅਮਰਦਾਸ ਸਾਹਿਬ ਜੀ ਰੱਖਿਆ, ਜੋ ਬੜਾ ਸ੍ਰੇਸ਼ਟ ਨਾਮ ਸੀ। ਬ੍ਰਹਮ ਗਿਆਨ ਨਿਸ ਚੱਲ ਕੇ ਧਾਮੂ, ਜਿਹੜਾ ਬ੍ਰਹਮ ਗਿਆਨ ਆ ਉਹਦੇ ਤਾਂ ਕਹਿੰਦੇ ਚੱਲ ਕਰ ਹੀ ਸਨ। ਗੁਰ ਅੰਗਦ ਸੇਵੇ ਇਸ ਰੀਤ, ਅੰਗਦ ਸਾਹਿਬ ਜੀ ਦੀ ਇਹਨਾਂ ਨੇ ਇਸ ਰੀਤੀ ਨੇ ਨਾਲ ਸੇਵਾ ਕੀਤੀ। ਸੁਨ ਰੋਮਾਂਚ ਹੋਏ ਬਿਸਮਤ ਜੀਤ, ਕਹਿੰਦੇ ਉਹ ਸੇਵਾ ਦੀ ਗੱਲ ਸੁਣ ਕੇ ਲੂੰ ਕੰਢੇ ਖੜੇ ਹੋ ਜਾਂਦੇ, ਚਿੱਤ ਵਿੱਚ ਅਚਰਜਤਾ ਫੈਲ ਜਾਂਦੀ, ਹੈਰਾਨ ਹੋ ਜਾਈਦਾ ਵੀ 12 ਸਾਲ ਤੱਕ ਕਿਵੇਂ ਲੱਕ ਬੰਨ ਕੇ ਗੁਰੂ ਅੰਗਦ ਸਾਹਿਬ ਦੇ ਇਸ਼ਨਾਨ ਦੀ ਬਾਕੀ ਲੰਗਰ ਦੀ ਸੇਵਾ ਕੀਤੀ। ਅਸੀਸ ਦੇ ਵਿੱਚ ਵੇਖ ਲਓ ਲਾਗਾ ਵੀ ਲੱਗ ਗਿਆ ਸੀ, ਇਸ ਤਰ੍ਹਾਂ ਕਿਰਮ ਵੀ ਚੱਲ ਗਏ, ਕੋਈ ਪਰਵਾਹ ਨਹੀਂ ਕੀਤੀ ਸੀ ਆਪ ਜੀ ਨੇ। ਜਬ ਹੈ 72 ਬਰਖ ਬਹਿ ਪਈ, ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਸਰ ਕੇ ਨਗਰ ਦੇ ਵਿੱਚ 72 ਸਾਲਾਂ ਦੀ ਉਮਰ ਹੋਈ ਸੀ, ਤਬ ਹੈ ਆਏ ਗੁਰ ਸੇਵਾ ਲਈ। 72 ਸਾਲਾਂ ਦੀ ਉਮਰ ਵਿੱਚ ਆ ਕੇ ਖਡੂਰ ਸਾਹਿਬ ਵਿੱਚ ਗੁਰੂ ਅੰਗਦ ਸਾਹਿਬ ਦੀ ਸੇਵਾ ਇਹਨਾਂ ਨੇ ਪ੍ਰਾਪਤ ਕਰ ਲਈ, ਸੇਵਾ ਵਿੱਚ ਲੱਗ ਗਏ ਸਨ। ਦਵਾਦਸ ਸੰਮਤ ਕਰ ਸਮਰੁਖ, ਫਿਰ 12 ਸਾਲ ਤੱਕ ਗੁਰੂ ਅੰਗਦ ਸਾਹਿਬ ਦੀ ਸੇਵਾ ਕਰਕੇ ਮੁਰਿਓ ਨਾ ਮਨ ਕਬ ਰਹਿਓ ਅਦੁਖਾ, ਕਹਿੰਦੇ ਮਨ ਸੇਵਾ ਵੱਲੋਂ ਕਦੇ ਮੁੜਿਆ ਨਹੀਂ ਹੈ, ਵੀ ਹੁਣ ਕੀਏ ਔਖੇ ਹੋਏ ਪਏ ਆ, ਵੀ ਕਦੋਂ ਖੜਾ ਛੁੱਟੂਗਾ। ਇਸ ਤਰ੍ਹਾਂ ਕਈ ਵਾਰੀ ਵੱਧਾ ਚਿੱਟੀ ਜਿਹਾ ਮਨ ਹੋ ਜਾਂਦਾ ਹੈ ਵੀ ਬਹੁਤ ਔਖਾ, ਦੁੱਖਾ ਗੁਣਾ ਤੋਂ ਰਹਿਤ ਰਹੇ, ਕਦੇ ਮਨ ਵਿੱਚ ਐਸਾ ਖਿਆਲ ਨਹੀਂ ਆਇਆ ਹੈ। ਵੈਸ 84 ਸੰਮਤ ਜਬ ਹੈ, ਗੁਰੂ ਅਮਰਦਾਸ ਸਾਹਿਬ ਦੀਆਂ 12 ਸਾਲ ਸੇਵਾ ਕਰਦਿਆਂ 84 ਸਾਲਾਂ ਦੀ ਉਮਰ ਹੋ ਗਈ। ਤਖਤ ਜਗਤ ਗੁਰਤਾ ਟਿਕ ਤਬ ਹੈ, ਉਦੋਂ ਕਹਿੰਦੇ ਜਿਹੜਾ ਗੁਰਤਾ ਗੱਦੀ ਦਾ ਤਖਤ ਹੈ ਉਹ ਸੰਸਾਰ ਦੇ ਵਿੱਚ ਆਪ ਜੀ ਟਿਕੇ। ਕਰਿਓ ਪ੍ਰਕਾਸ਼ਨ ਆਪਣੋ ਆਪ, ਦਾਸ ਸਾਹਿਬ ਜੀ ਆਪਣੇ ਆਪ ਦਾ ਮਹਾਨ ਪ੍ਰਕਾਸ਼ ਕੀਤਾ। ਕਹੀ ਪੈਜ ਆਪਣੀ ਕਹੋ ਥਾਪ, ਜਿਹੜੇ ਆਪਣੀ ਪੈਜ ਕੀ ਪ੍ਰਤੱਗਿਆ ਕਹੀ ਸੀ, ਪ੍ਰਤੱਗਿਆ ਕੀਤੀ ਸੀ ਉਹਨਾਂ ਨੂੰ, ਉਹਨੂੰ ਕਹਿੰਦੇ ਥਾਪਿਆ, ਇਸਤਤ ਰੱਖਿਆ ਵੀ ਸਾਡਾ ਜਿੰਨਾ ਚਿਰੇ ਸਰੀਰ ਤੇ ਧਰਤੇ ਹੈ, ਕੋਈ ਵੀ ਮਾਂ ਪਿਓ, ਕੋਈ ਬੁੱਢਾ ਜਵਾਨ, ਕੋਈ ਵੀ ਗੋਇੰਦਵਾਲ ਦਾ ਮਰੇ ਨਾ। ਰਾਮ ਚੰਦਰ ਜੀ ਨੇ ਤਾਂ ਸਿਰਫ ਇੰਨਾ ਹੀ ਕਿਹਾ ਸੀ ਨਾ ਅਯੁੱਧਿਆ ਵਿੱਚ ਵੀ ਮਾਂ ਪਿਓ ਦੇ ਅੱਗੇ ਪੁੱਤਰ ਨਾ ਮਰੇ। ਇੱਧਰ ਇਹਨਾਂ ਨੇ ਉਹੀ ਬਚਨ ਕਰ ਦਿੱਤਾ ਵੀ ਧਰਮਰਾਜ ਤੋਂ ਆਪਣੇ ਜਮਦੂਤ ਨਾ ਗੋਇੰਦਵਾਲ ਵਿੱਚ ਭੇਜਣਾ ਹੀ ਨਹੀਂ, ਕਿਸੇ ਨੂੰ ਮਾਰਨਾ ਹੀ ਨਹੀਂ ਹੈ। ਇਸ ਤਰ੍ਹਾਂ ਕਹਿੰਦੇ ਉਹ ਆਪਣੀ ਜਿਹੜੀ ਪ੍ਰਤੱਗਿਆ ਕੀਤੀ ਇਸ ਨੂੰ ਪੂਰਾ ਟਿਕਾ ਕੇ ਰੱਖਿਆ, ਜਿੰਨਾ ਚਿਰ ਸਰੀਰ ਰਿਹਾ ਉਨ੍ਹਾਂ ਚਿਰ ਗੋਇੰਦਵਾਲ ਦਾ ਕੋਈ ਨਹੀਂ ਮੰਨਤਾ ਸੋ ਨਾਮ ਸੁਣੇ ਸੁਤ ਭਾਣ ਡਰਿਓ ਲਿਖਿਆ ਬਾਣੀ ਵਿੱਚ ਵੀ। ਗੁਰੂ ਅਮਰਦਾਸ ਸਾਹਿਬ ਜੀ ਦਾ ਨਾਮ ਸੁਣ ਕੇ ਤਾਂ ਜਿਹੜਾ ਉਹ ਸੂਰਜ ਦਾ ਪੁੱਤਰ ਹੈ ਧਰਮਰਾਜ ਕਹਿੰਦੇ ਉਹ ਡਰ ਗਿਆ, ਉਹਨੇ ਪੈਰ ਨਹੀਂ ਪਾਇਆ, ਕੋਈ ਨਹੀਂ ਮਰਿਆ। ਅਸੀਂ ਉਹ ਇਸ਼ਤ ਆਪਣੀ ਮਰਜ਼ਾਦਾ ਪ੍ਰਤਿਗਿਆ ਨੂੰ ਇਸ਼ਤ ਰੱਖਿਆ। ਜਬ ਲਗ ਜਗ ਹਮਰੋ ਤਨ ਰਹੇ, ਪ੍ਰਤਿਗਿਆ ਕੀ ਸੀ ਵੀ ਜਿੰਨਾ ਚਿਰ ਸਾਡਾ ਸੰਸਾਰ ਦੇ ਵਿੱਚ ਸਰੀਰ ਰਹੇ, ਸੁਤ ਮ੍ਰਿਤ ਮਾਤ ਪਿਤਾ ਨਹਿ ਲਹੇ, ਆਪਣੇ ਜਿਹੜੇ ਮਾਂ ਹੈ ਪਿਓ ਹੈ ਪੁੱਤਰ ਕੋਈ ਵੀ ਮੌਤ ਨਾ ਪ੍ਰਾਪਤ ਕਰੇ, ਕੋਈ ਵੀ ਨਾ ਮਰੇ ਇੱਥੇ। ਦੁਆ ਬਿੰਸਤ ਦਿੱਲੀ ਉਮਰਾਵ, ਇਸ ਤਰ੍ਹਾਂ ਕਹਿੰਦੇ ਜ਼ਿਲ੍ਹਾ ਦਿੱਲੀ ਦਾ ਪਾਤਸ਼ਾਹ ਸੀ, ਉਹਦੇ 12-22 ਉਮਰਾਵ ਹੈ ਸੀ, 22 ਸੂਬੇ ਸੀ। ਉਤਿੱਤੇ ਸਿੱਖੀ ਸਿੱਖ ਮੰਜੀ ਸੋ ਬਿਠਾਵ, ਇੱਧਰ ਗੁਰੂ ਅਮਰਦਾਸ ਸਾਹਿਬ ਜੀ ਨੇ ਕਹਿੰਦੇ 22 ਸੂਬਿਆਂ 22 ਮੰਜੀਆਂ ਜਿਹੜੇ ਹੈ ਨਾ ਉਹਦੇ ਤੇ ਸਿੱਖ ਬਿਠਾਏ, 22 ਸਿੱਖ ਪ੍ਰਚਾਰਕ ਬਣਾਏ। ਕੌਣ ਕੌਣ ਗੁਣ ਤਿਨਕੇ ਭਾਨੀਆ ਹੈ, ਇਸ ਕਰਕੇ ਵੀ ਸਰੋਤਾ ਜਿਨੋਂ ਐਸੇ ਗੁਰੂ ਅਮਰਦਾਸ ਸਾਹਿਬ ਦੇ ਕਿਹੜੇ ਕੁੜੇ ਗੁਣਾਂ ਨੂੰ ਇੱਥੇ ਕਥਨ ਕਰੀਏ। ਘਨ ਹੁਰ ਬੂੰਦ ਬਸਰੋ ਮਾਵਲ ਕੁਸੁਮ ਬਸੰਤ ਗਨੰਤ ਨਿਆਵੈ, ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵਜਨ ਭਲ ਉਹਨਾਂ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣਾਵੈ। ਭੱਟਾ ਨੇ ਕਿਹਾ ਹੈ ਕਨ ਹਰ ਬੂੰਦ ਬੱਦਲ ਦੇ ਵਿੱਚੋਂ ਜਿੰਨੀਆਂ ਬੂੰਦਾਂ ਵਰਸਦੀ ਉਹਨਾਂ ਨੂੰ ਕੋਈ ਗਿਣ ਨਹੀਂ ਸਕਦਾ ਹੈ। ਕੋਈ ਸਿੱਧ ਪਰੇ ਸ਼ਕਤੀ ਵਾਲਾ ਕਹਿ ਰਹੇ ਵੀ ਇੰਨੀਆਂ ਬੱਦਲ ਵਿੱਚੋਂ ਬੂੰਦਾਂ ਡਿੱਗੀਆਂ, ਇਹਨੂੰ ਫੇਰ ਡਿੱਗਣਗੀਆਂ ਬੱਦਲ ਵਰਸਣ ਸਵੇ, ਕੋਈ ਸੱਚ ਮੰਨਿਆ ਜਾ ਸਕਦਾ ਹੈ? ਇਸ ਤਰ੍ਹਾਂ ਬਸ ਰਮਾਲ ਧਰਤੀ ਉੱਪਰ ਜਿੰਨੀ ਰਮਾਵਲੀ ਹੈ ਬਨਸਪਤੀ ਹੈ ਉਹਨੂੰ ਕੋਈ ਗਿਣ ਕੇ ਨਹੀਂ ਦੱਸ ਸਕਦਾ ਵੀ ਕਿੰਨੇ ਹੈ ਦਰਖਤ, ਕਿਉਂਕਿ ਇੱਕ ਇੱਕ ਦਰਖਤ ਕਿੰਨੀਆਂ ਕਿੰਨੀਆਂ ਕਿਸਮਾਂ ਦਾ ਹੈ, ਉਹਨੂੰ ਗਿਣਨਾ ਸਾਰਿਆਂ ਨੂੰ ਬਹੁਤ ਔਖਾ ਹੈ। ਵੀ ਕੋਈ ਗਿਣ ਕੇ ਦੱਸਦੇ ਸਾਰੇ ਦਰਖਤ ਵੀ ਇੰਨੀ ਬਨਾਸੀ, ਇੰਨੇ ਪੱਤੇ, ਇਹਨਾਂ ਦੇ ਟਾਹਣੇ, ਇੰਨਿਆਂ ਦੇ, ਕੋਈ ਨਹੀਂ ਦੱਸ ਸਕਦਾ। ਪਰ ਕੋਈ ਦੱਸਦੇ, ਕੋਈ ਗੱਲ ਮੰਨੀ ਜਾ ਸਕਦੀ ਹੈ। ਕੁਸਮ ਬਸੰਤ ਗਨੰਤ ਨਾਵ ਹੈ, ਜਦੋਂ ਬਸੰਤ ਰੁੱਤ ਆਉਂਦੀ ਹੈ ਉਦੋਂ ਫੁੱਲਾਂ ਦਾ ਕੋਈ ਅੰਤ ਨਹੀਂ ਹੁੰਦਾ ਹੈ, ਕੋਈ ਨਹੀਂ ਗਿਣ ਕੇ ਦੱਸ ਸਕਦਾ। ਕੋਈ ਗਿਣ ਕੇ ਦੱਸਦੇ ਸੱਚ ਮੰਨਿਆ ਜਾ ਸਕਦਾ ਹੈ। ਇਸ ਤਰ੍ਹਾਂ ਚੰਦਰਮਾ ਅਤੇ ਸੂਰਜ ਦੀਆਂ ਜਿਹੀਆਂ ਕਿਰਨਾਂ ਹਨ ਵੀ ਜਦੋਂ ਤੋਂ ਇਹ ਸੰਸਾਰ ਦੇ ਵਿੱਚ ਹੋਂਦ ਵਿੱਚ ਆਏ ਉਦੋਂ ਤੱਕ ਲੈ ਕੇ ਹੁਣ ਤੱਕ ਕਿੰਨੀਆਂ ਸੂਰਜ ਅਤੇ ਕਿਰਨਾਂ, ਸੂਰਜ ਅਤੇ ਚੰਦਰਮਾ ਵਿੱਚੋਂ ਕਿਰਨਾਂ ਨਿਕਲੀਆਂ ਗਿਣਨਾ ਮੁਸ਼ਕਲ ਹੈ। ਪਰ ਕਿਉਂਕਿ ਦੱਸ ਦੇਵੇ ਹਿਸਾਬ ਵੀ ਹੁਣ ਤੱਕ ਇੰਨੀਆਂ ਕਿਰਨਾਂ ਨਿਕਲ ਚੁੱਕੀਆਂ, ਆਉਣ ਵਾਲੇ ਸਮੇਂ ਵਿੱਚ ਇੰਨੀਆਂ ਕਿਰਨਾਂ ਸੂਰਜ ਅਤੇ ਚੰਦਰਮਾ ਵਿੱਚੋਂ ਨਿਕਲੀਆਂ, ਸੱਚ ਮੰਨਿਆ ਜਾ ਸਕਦਾ? ਇਸੇ ਤਰ੍ਹਾਂ ਜਿਹੜਾ ਸ਼ਿਵ ਜੀ 88 ਵਾਰ ਸਮਾਂ ਸਮਾਂ ਸਮਾਧੀ ਲਾ ਕੇ ਬੈਠਦਾ ਹੈ, ਜੋ ਉਹਨੂੰ ਕਦੇ ਸੁੱਖ ਹੈ ਉਹ ਨਹੀਂ ਕੋਈ ਦੱਸ ਸਕਦਾ ਹੈ ਗਿਣਕੇ ਹਿਸਾਬ ਲਾ ਕੇ। ਵਿਸ਼ਨੂੰ ਦੇ ਅੰਦਰ ਜਿੰਨਾ ਕੁ ਰੱਬੀ ਗਿਆਨ ਹੈ, ਵਾਹਿਗੁਰੂ ਨੇ ਉਹਨੂੰ ਗਿਆਨ ਬਖਸ਼ਿਆ, ਉਹਦਾ ਨਹੀਂ ਕੋਈ ਹਿਸਾਬ ਲਾ ਕੇ ਦੱਸ, ਕੋਈ ਦੱਸਦੇ ਵੀ ਪਰਮੇਸ਼ਰ ਨੇ ਇੰਨਾ ਗਿਆਨ ਦਿੱਤਾ ਹੈ ਅਤੇ ਅੱਗੇ ਵਿਸ਼ਨੂੰ ਨੇ ਇੰਨਾ ਆਪਣੇ ਭਗਤਾਂ ਨੂੰ ਗਿਆਨ ਵੰਡਿਆ, ਇੰਨਾ ਅੱਗੇ ਦੇਵੇਗਾ। ਅਤੇ ਸ਼ਿਵ ਜੀ ਇੰਨਾ ਚਿਰ ਧਿਆਨ ਲਾ ਕੇ ਇੰਨਾ ਸੁਖੀ, ਇੰਨਾ ਚਿਰ ਧਿਆਨ ਲਾ ਕੇ ਹੋਰ ਸੁਖੀ ਰਹੇਗਾ, ਇਹਦਾ ਵਰਣਨ ਕਰ ਸਕਦਾ ਹੈ? ਪਰ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣਾਵੇ, ਭੱਲਿਆਂ ਦੀਆਂ ਸਵੰਸ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਤੇਰੇ ਜਿਹੜੇ ਵਿੱਚ ਗੁਣ ਨੇ ਉਹਨਾਂ ਨੂੰ ਕੋਈ ਗਿਣ ਨਹੀਂ ਕਿਹਾ, ਤੁਹਾਡੀ ਉਪਮਾ ਇਸ ਕਰਕੇ ਤੁਹਾਨੂੰ ਹੀ ਬਣੇ ਆਉਂਦੀ ਹੈ, ਤੁਹਾਡੇ ਵਰਗਾ ਗੁਣਾਂ ਵਾਲਾ ਕੋਈ ਹੋ ਨਹੀਂ ਸਕਦਾ ਹੈ। ਇੱਥੇ ਉਸੇ ਭਾਵ ਨਾਲ ਹੀ ਇਹ ਕਹਿ ਰਿਹਾ ਵੀ ਉਹਨਾਂ ਦੇ ਕਿਹੜੇ ਕਿਹੜੇ ਗੁਣਾਂ ਨੂੰ ਕਥਨ ਕਰੀਏ। ਜਲ ਤਰੰਗ ਰਜ ਕਨ ਸਮ ਗਨੀਆ ਹੈ, ਜਿਸ ਤਰ੍ਹਾਂ ਜਿਹੜੇ ਪਾਣੀ ਦੀਆਂ ਤਰੰਗਾਂ ਛੱਲਾਂ ਹਨ, ਤੇਰੇ ਤੇਰੇ ਜਿਹੜੇ ਕਿਣਕੇ ਉਹ ਗਿਣੇ ਨਹੀਂ ਜਾ ਸਕਦੇ। ਰਾਮੋ ਨਾਮ ਭਾਰ ਜਾ ਹੈ, ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜਿਹੜੀ ਭਾਰ ਜਾ ਇਸਤਰੀ ਸੀ ਉਹਦਾ ਰਾਮੋ ਨਾਮ ਸੀ, ਜਿਸ ਔਰ ਪਤ ਬ੍ਰਿਤ ਬਾਸਾ ਲਹੈ। ਦੇ ਵਿੱਚ ਪਤੀ ਵਰਤ ਧਰਮ ਵਾਲਾ ਜਿਹੜਾ ਹੈ ਨਾ ਧਰਮ ਵਾਸਾ ਲੈਂਦਾ ਸੀ। ਦੁਆ ਸੁਤ ਜਿਸ ਤੇ ਜਨਮਤ ਭਏ। ਰਾਮੋ ਜੀ ਪਤਨੀ ਤੋਂ ਦੋ ਪੁੱਤਰ ਕਹਿੰਦੇ ਹੋ ਜਨਮੇ ਹੈ ਪੈਦਾ ਹੋਏ। ਮੋਹਨ ਨਾਮ ਮੋਹਰੀ ਥਏ। ਇੱਕ ਦਾ ਨਾਮ ਮੋਹਨ ਜੀ ਸੀ, ਦੂਸਰੇ ਮੋਹਰੀ ਜੀ ਹੋਏ ਛੋਟੇ। ਉਪਜੀ ਸੁਤਾ ਨਾਮ ਜਿਸ ਭਾਨੀ। ਇਸੇ ਤਰ੍ਹਾਂ ਇੱਕ ਲੜਕੀ ਪੈਦਾ ਹੋਈ ਜਿਸਦਾ ਨਾਮ ਭਾਨੀ ਸੀ, ਦੂਸਰੀ ਦਾ ਨਾਮ ਦਾਨੀ ਸੀ, ਦੋਹੇ ਪੁੱਤਰੀਆਂ ਹੋਈਆਂ। ਅਪਰ ਨਾ ਪਿਖੀਐ ਹੈ ਜਾਹ ਸਮਾਨੀ। ਜਿਹੜੀ ਬੀਬੀ ਭਾਨੀ ਹੈ ਜਿਹਦੇ ਸਮਾਨ ਕਹਿੰਦੇ ਹੋਰ ਨੀ ਕੋਈ ਇਸਤਰੀ ਦੇਖੀ ਜਾ ਸਕਦੀ ਹੈ। ਅਪਰ ਮਾਨ ਬਰ ਭਾਗ ਮਹਾਨਾ। ਜਿਹੜੀ ਬੀਬੀ ਭਾਨੀ ਸੀ ਇਹ ਤਾਂ ਮਿਣਤੀ ਤੋਂ ਰਹਿਤ ਹੀ ਬੜੇ ਸ੍ਰੇਸ਼ਟ ਭਾਗਾਂ ਵਾਲੇ ਸਨ। ਜਿਸ ਕੋ ਪਿਤਾ ਗੁਰੂ ਜਗ ਮਾਨਾ। ਇਹਨਾਂ ਦੇ ਕਹਿੰਦੇ ਬੀਬੀ ਭਾਨੇ ਦੇ ਪਿਤਾ ਗੁਰੂ ਅਮਰਦਾਸ ਸਾਹਿਬ ਜੀ ਸੰਸਾਰ ਦੇ ਗੁਰੂ ਮੰਨੇ ਗਏ। ਪੁਨ ਭਰਤਾ ਨੇ ਗੁਰਤਾ ਪਾਈ। ਤੇਰੇ ਬੀਬੀ ਭਾਨੀ ਦੇ ਜਿਹੜੇ ਪ੍ਰਤੀ ਸਨ ਗੁਰੂ ਰਾਮਦਾਸ ਸਾਹਿਬ ਜੀ, ਉਹਨਾਂ ਨੇ ਗੁਰਤਾ ਗੱਦੀ ਪਾਈ। ਜਿਨਹੋ ਉਧਾਰੇ ਨਰ ਸਮਦਾਈ। ਗੁਰੂ ਰਾਮਦਾਸ ਸਾਹਿਬ ਜੀ ਨੇ ਬੇਨਤੀ ਉਧਾਰਨ ਕੀਤੇ ਸਰੋਵਰ ਕਾਇਮ ਕਰਕੇ। ਪੁਨਹ ਜਗਤ ਕੋ ਗੁਰ ਸੁਤ ਪਾਇਓ। ਉਹਨਾਂ ਸਾਰੇ ਸੰਸਾਰ ਦਾ ਜਿਹੜਾ ਗੁਰੂ ਹੈ ਇਹਨਾਂ ਦਾ ਪੁੱਤਰ ਹੋਇਆ ਗੁਰੂ ਅਰਜਨ ਦੇਵ ਜੀ ਹੋਏ। ਸੁਜਾਸ ਪ੍ਰਕਾਸ਼ ਦਸੋਂ ਦਿਸ਼ ਕਯੋ। ਇਸ ਗੁਰੂ ਅਰਜਨ ਦੇਵ ਜੀ ਨੇ ਸ੍ਰੇਸ਼ਟ ਜਸ ਸਾਰੇ ਤਰਫੀ ਕਹਿੰਦੇ ਪ੍ਰਕਾਸ਼ਣਾ ਕੀਤਾ। ਜਾਂ ਤੇ ਬਹੁ ਵੱਡ ਭਾਗਾ ਭਾਨੀ। ਇਸ ਕਰਕੇ ਕਹਿੰਦੇ ਜਿਹੜੀ ਗੁਰੂ ਅਮਰਦਾਸ ਸਾਹਿਬ ਦੀ ਬੀਬੀ ਪੁੱਤਰੀ ਭਾਨੀ ਸੀ ਉਹ ਵੱਡੇ ਭਾਗਾਂ ਵਾਲੀ ਹੈ ਸੀ। ਜੈ ਕਹਿ ਪ੍ਰਗਟ ਨਾਮ ਜਗ ਜਾਨੀ। ਇਹਦਾ ਬੀਬੀ ਭਾਨੀ ਦਾ ਜਿਹੜਾ ਨਾਮ ਜਿੱਥੇ ਕਰਕੇ ਪ੍ਰਗਟ ਕਰਕੇ ਜਾਣਿਆ ਜਾਂਦਾ ਹੈ। ਸ੍ਰੀ ਗੁਰ ਅਮਰ ਪੁੱਤਰ ਵੱਡ ਮੋਹਨ। ਗੁਰੂ ਅਮਰਦਾਸ ਸਾਹਿਬ ਦੇ ਵੱਡੇ ਪੁੱਤਰ ਮੋਹਨ ਜੀ ਸਨ। ਦੇਵ ਜਿਸ ਕਰਹਿ ਨਾ ਮੋਹਨ। ਦੇਵਤਿਆਂ ਦੀਆਂ ਵਹੁਟੀਆਂ ਵੀ ਜਿਨ੍ਹਾਂ ਨੂੰ ਮੋਹਿਤ ਨਹੀਂ ਕਰ ਸਕਦੀਆਂ। ਸਿਰ ਤੇ ਨਗਨ ਰਹਿ ਉਨ ਮਤਿਆ। ਇਸ ਤਰ੍ਹਾਂ ਸਿਰ ਤੋਂ ਨੰਗੇ ਰਹਿੰਦੇ ਤੇ ਮਸਤੀ ਰਹਿੰਦੇ ਸਨ। ਹਿਰਦੇ ਗਿਆਨ ਦਿੜ ਚੇਤਨ ਸਤਿਆ। ਹਿਰਦੇ ਅੰਦਰ ਜਿਹੜਾ ਸਰਚਿਤ ਆਨੰਦ ਦਾ ਜਿਹੜਾ ਗਿਆਨ ਹੈ ਪੂਰਨ ਕਹਿੰਦੇ ਪੱਕਾ ਹੈ ਸੀ। ਕਬ ਜੁਗ ਹਾਥਨ ਕਰਹਿ ਆਹਾਰੇ। ਕਦੇ ਕਦੇ ਮੋਹਨ ਜੀ ਕਹਿੰਦੇ ਦੋਵਾਂ ਹੱਥਾਂ ਨਾਲ ਹੀ ਭੋਜਨ ਛਕਣ ਲੱਗ ਪੈਂਦੇ ਸਨ। ਰਹਿ ਇਕਾਂਤ ਏਕ ਚੌਬਾਰੇ। ਜਿਹੜਾ ਗੋਇੰਦਵਾਲ ਵਿੱਚ ਵਾਰਾ ਹੈ ਉਹਦੇ ਵਿੱਚ ਇਕਾਂਤ ਹੀ ਇਕੱਲੇ ਰਹਿੰਦੇ ਸਨ। ਨਿਮਰ ਭਇਓ ਨਹਿ ਕਿਸਹਿ ਅਗਾਰੀ। ਜਿਹੜੇ ਮੋਹਨ ਜੀ ਹੈ ਕਿਸੇ ਦੇ ਅੱਗੇ ਵੀ ਕਹਿੰਦੇ ਝੁਕੇ ਨੀ ਨਿਵੇ ਨਹੀਂ ਸਨ। ਅਹਮ ਬ੍ਰਹਮ ਔਰ ਮੈਂ ਦਿੜ ਭਾਰੀ। ਕਿਉਂਕਿ ਹਿਰਦੇ ਹਨ ਵੀ ਮੈਂ ਹੀ ਬ੍ਰਹਮ ਹੈ, ਭਾਰੀ ਪੱਕਾ ਨਿਚਾ ਸੀ ਦ੍ਰਿੜਤਾ ਸੀ। ਮਨ ਜੋ ਮੋਹਰੀ ਸੁਮਤ ਮਹਾਨੇ। ਠੀਕ ਹੈ ਗਿਆ ਮਨ ਜੋ ਮਨ ਜਿਨੀ ਅਨਜ ਹੈ ਅਨਜ ਮੋਹਰੀ ਸੁਮਤ ਮਹਾਨੇ। ਹਾਂ ਜਿਹੜੇ ਛੋਟੇ ਜਿਹੜੇ ਇਹਨਾਂ ਦੇ ਭਰਾ ਮੋਹਰੀ ਜੀ ਉਹ ਬੜੇ ਚੰਗੇ ਸ੍ਰੇਸ਼ਟ ਮਤ ਵਾਲੇ। ਪਿਤਾ ਬਾਕ ਸਾਦਰ ਜਿਨ ਮਾਨੇ। ਇਸ ਮੋਹਰੀ ਜੀ ਨੇ ਪਿਤਾ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨਾਂ ਨੂੰ ਬੜੇ ਸਤਿਕਾਰ ਨਾਲ ਮੰਨਿਆ। ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਸਾਹਿਬ ਪੈਰੀ ਪਾਏ ਜੀ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨੀ ਆਪ ਜੀ ਪੈ ਗਏ ਸਨ। ਦੋਹਰਾ ਜਗ ਸਾਗਰ ਕੋ ਤਾਰਵੇ। ਇਸ ਤਰ੍ਹਾਂ ਸੰਸਾਰ ਸੁੰਦਰ ਨੂੰ ਤਾਰਨ ਵਾਸਤੇ ਸਗਰੀ ਸੰਗਤ ਪਾਰ। ਸਾਰੀ ਜਿਹੜੀ ਸੰਗਤ ਇਹਨੂੰ ਪਾਰ ਕਰਨ ਵਾਸਤੇ ਪਾਰ ਲੰਘਾਉਣ ਵਾਸਤੇ ਭਇਓ ਮੋਹਰੀ ਮੋਹਰੀ। ਗੁਰੂ ਅਮਰਦਾਸ ਸਾਹਿਬ ਜੀ ਦਾ ਛੋਟਾ ਸਾਹਿਬ ਜਿਹਦਾ ਜਿਹੜਾ ਮੋਹਰੀ ਸੀ ਇਹ ਸਾਰਿਆਂ ਦਾ ਮੋਹਰੀ ਹੋਇਆ ਆਗੂ ਬਣਿਆ। ਠਾਂਡ ਮਹਾ ਉਪਕਾਰ। ਕਹਿੰਦੇ ਪਰ ਉਪਕਾਰ ਇਹਨਾਂ ਨੇ ਕੀਤਾ ਚੁੱਕੇ। ਚੌਪਈ ਦੁਆ ਬਿੰਸਤ ਸੰਮਤ ਹੋਇ ਇੱਕ ਰਸ। ਇਸ ਤਰ੍ਹਾਂ ਕਹਿੰਦੇ 22 ਸਾਲ ਤੱਕ ਇੱਕ ਰਸ। ਪੰਚ ਮਾਸ ਅਰ ਦਿਵਸ ਇਕਾਦਸ। ਪੰਚ ਮਾਸ 5 ਮਹੀਨੇ ਤੇ 11 ਦਿਨ ਹੋਰ। ਗੁਰਤਾ ਗਾਦੀ ਕੀਨ ਆਬਾਦੀ। ਸ੍ਰੀ ਗੁਰੂ ਨਾਨਕ ਦੀ ਗੁਰਤਾ ਗਾਦੀ ਇਹ ਨੂੰ ਕਹਿੰਦੇ ਆਵਾਜ਼ ਰੱਖਿਆ, ਇਸ ਤਰ੍ਹਾਂ ਪ੍ਰਫੁੱਲਤ ਰੱਖਿਆ। ਕੰਨ ਉਰ ਦਈ ਗਿਆਨ ਕੀ ਸ਼ਾਦੀ। ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਬਹੁਤਿਆਂ ਨੂੰ ਹਿਰਦੇ ਵਿੱਚ ਗਿਆਨ ਦੀਆਂ ਖੁਸ਼ੀਆਂ ਬਖਸ਼ੀਆਂ, ਗਿਆਨ ਦਾ ਆਨੰਦ ਬਖਸ਼ਿਆ। 16-7-31 ਫੇਰ ਇਸ ਤਰ੍ਹਾਂ 1631 ਬਿਕਰਮੀ ਸਾਲ ਭਾਦੋ ਸੁਦ ਪੂਰਨ ਮਾਹੇਰ, ਭਾਦਰੋਂ ਦੇ ਮਹੀਨੇ ਦੀ ਪੂਰਨਮਾਸੀ ਦਾ ਦਿਨ ਸੀ, ਦੇਖ ਲਓ। ਤਨ ਕੋ ਤਾਜ ਬੈਕੁੰਠ ਸਿਧਾਰੇ। ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਭਾਦਰੋਂ ਦੀ ਪੂਰਨਮਾਸੀ ਵਾਲੇ ਦਿਨ ਸਰੀਰ ਨੂੰ ਛੱਡ ਕੇ ਸੱਚਖੰਡ ਚਲੇ ਗਏ। ਹਮਸੇ ਜਿਨ ਬਹੁ ਪਤਿਤ ਉਧਾਰੇ। ਕਹਿੰਦਾ ਜਿਸਨੇ ਸਾਡੇ ਵਰਗੇ ਬੜੇ ਪਾਪੀ ਉਧਾਰੇ ਆ, ਬੌਲੀ ਸਾਹਿਬ ਦੀ ਰਚਨਾ ਕਰਕੇ ਵੀ ਜਪ ਜੀ ਦੇ 84 ਪਾਠ ਕਰੋ ਤੇ ਪਾਪਾਂ ਨੂੰ ਲਾਹ ਕੇ ਸੱਚਖੰਡ ਵਾਸੀ ਹੋਵੋ। 100 ਖਸ਼ਟ ਬਰਖ ਬਹਿ ਲਈ। ਹਾਂ, ਜਿਨ੍ਹਾਂ ਦੀ ਕਹਿੰਦੇ 106 ਸਾਲ ਜਿਹੜੀ ਉਮਰ ਹੋਈ ਸੀ। ਸੰਮਤ ਖਸ਼ਟ ਔਰ ਥੀ ਰਹੀ। ਜਦੋਂ ਆਪ ਜੀ ਸਰੀਰ ਛੱਡਣ ਲੱਗੇ ਸਨ ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ 6 ਸਾਲ ਦੀ ਬਾਕੀ ਉਮਰ ਹੋਰ ਕਹਿੰਦੇ ਵੇਖੀ ਸੀ, ਰਹਿ ਗਈ ਸੀ। ਗੁਰਤਾ ਸਹਿਤ ਦਈ ਹਰ ਖਾਏ। ਉਹ ਗੁਰੂ ਰਾਮਦਾਸ ਸਾਹਿਬ ਜੀ ਨੂੰ ਕਹਿੰਦੇ ਗੁਰਤਾ ਗੱਦੀ ਤੇ ਬਾਕੀ 6 ਸਾਲ ਜਿਹੜੀ ਉਮਰ ਹੈ ਉਹ ਵੀ ਖੁਸ਼ ਹੋ ਕੇ ਦੇ ਦਿੱਤੀ। ਸ੍ਰੀ ਗੁਰੂ ਰਾਮਦਾਸ ਬੈਠਾਰੇ। ਗੁਰੂ ਰਾਮਦਾਸ ਸਾਹਿਬ ਜੀ ਨੂੰ 6 ਸਾਲ ਆਪਣੀ ਉਮਰ ਦੇ ਕੇ ਤੇ ਗੁਰਤਾ ਗੱਦੀ ਤੇ ਤਖ਼ਤ ਉੱਪਰ ਬਿਠਾਇਆ ਸੀ। ਲਵਪੁਰ ਮਹਿ ਛਤਰੀ ਹਰਦਾਸ। ਇਸ ਤਰ੍ਹਾਂ ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਦਾ ਜਿਹੜਾ ਅਵਤਾਰ ਕਿੱਥੇ ਹੋਇਆ, ਲਾਹੌਰ ਦੇ ਵਿੱਚ ਛਤਰੀਆਂ ਵਿੱਚੋਂ ਇੱਕ ਹਰਦਾਸ ਹੈ ਸੀ। ਮਹਾ ਸੁਸ਼ੀਲ ਸੁਕਿਰਤਨ ਰਾਸ। ਭਾਈ ਹਰਦਾਸ ਜੀ ਬੜੇ ਚੰਗੇ ਸੁਭਾਅ ਵਾਲੇ ਸਨ ਤੇ ਬਹੁਤੇ ਪੁੰਨਾ ਵਾਲੇ ਸਨ। ਖੇਮ ਕੋਇਰ ਜਿਸਕੇ ਘਰ ਦਾਰਾ। ਜਿਸ ਕਹਿੰਦੇ ਹਰਦਾਸ ਜੀ ਦੇ ਘਰ ਦੇ ਵਿੱਚ ਖੋਏ ਕੌਰ ਨਾਮ ਦੀ ਇਸਤਰੀ ਹੈ ਸੀ। ਹਿਤ ਕਰ ਨਿਤ ਪਤ ਬ੍ਰਿਤ ਪ੍ਰਤ ਪਾਰਾ। ਇਸ ਤਰ੍ਹਾਂ ਦਇਆ ਕੌਰ ਵੀ ਲਿਖੀ ਹੈ ਕਿਸੇ ਨੇ, ਇਹ ਦੂਸਰਾ ਨਾਂ ਦਇਆ ਕੌਰ ਲਿਖਿਆ, ਖੇਮ ਕੌਰ ਵੀ ਹੈ, ਦੋ ਨਾਂ ਹੈ। ਇਸ ਤਰ੍ਹਾਂ ਹਮੇਸ਼ਾ ਜਿਨ੍ਹਾਂ ਨੇ ਪਤਵਰ ਧਰਮ ਨੂੰ ਪਾਲਿਆ ਹੋਇਆ ਸੀ। ਤਿੰਨ ਤੇ ਉਤਪਤ ਭਏ ਜੋ ਉਨੰਦ। ਖੇਮ ਕੌਰ ਹੈ ਜਾਂ ਦਇਆ ਕੌਰ, ਇਸ ਤੋਂ ਕਹਿੰਦੇ ਅੱਗੇ ਪੁੱਤਰ ਪੈਦਾ ਹੋਏ। ਸ੍ਰੀ ਗੁਰ ਰਾਮਦਾਸ ਕੁਲ ਚੰਦ। ਰਾਮਦਾਸ ਸਾਹਿਬ ਜੀ ਕੋਲ ਜਿਹੜੀ ਚੰਦਰਮਾ ਦੇ ਸਦਰਸ ਹੈ। ਭਏ ਜੋ ਕੁਲ ਭੱਲਿਆਂ ਕੇ ਭੂਖਨ। ਕਹਿੰਦੇ ਇਸ ਤਰ੍ਹਾਂ ਜੋ ਭੱਲਿਆਂ ਦੀ ਕੁਲ ਦੇ ਗਹਿਣਾ ਰੂਪ ਹੋਏ ਹੈ। ਪਾਨੀ ਤਿਨਕੀ ਸੁਤਾ ਅਦੂਖਨ। ਗੁਰੂ ਅਮਰਦਾਸ ਸਾਹਿਬ ਜੀ ਸਨ ਉਹਨਾਂ ਦੀ ਜਿਹੜੀ ਬੀਬੀ ਭਾਨੀ ਹੈ, ਦੁੱਖਾਂ ਦੁਸ਼ਾ ਗੁਣਾਂ ਤੋਂ ਰਹਿਤ। ਸੋਢੀ ਬੰਸ ਚੰਦ ਬਹੁ ਕਹੁ ਵਿਆਹੀ। ਸੋਢੀਆਂ ਦੇ ਬੰਸ ਦੇ ਚੰਦਰਮਾ ਗੁਰੂ ਰਾਮਦਾਸ ਸਾਹਿਬ ਜੀ ਉਹਨੂੰ ਇਹ ਬੀਬੀ ਭਾਨੀ ਜੀ ਵਿਆਹੇ ਸਨ। ਰਹੀ ਜੋ ਬਹੁ ਪਿਤਕੇ ਢਿੱਗ ਚਾਹੀ। ਜੋ ਚਾਹਨਾ ਕਰਕੇ ਆਪਣੇ ਪਿਤਾ ਗੁਰੂ ਅਮਰਦਾਸ ਜੀ ਦੇ ਹਜ਼ੂਰੀ ਵਿੱਚ ਹੀ ਰਹੀ, ਕੋਲ ਹੀ ਰਹੀ ਸੀ। ਗੋਇੰਦਵਾਲ ਪੁਰੀ ਬਖਿਆਤੀ। ਗੋਇੰਦਵਾਲ ਸਾਹਿਬ ਨਗਰ ਪ੍ਰਗਟ ਹੀ ਹੈ। ਤਹਾਂ ਬਸਤ ਬੀਤੇ ਦਿਨ ਰਾਤੀ। ਇੱਥੇ ਬੀਬੀ ਪਾਨੀ ਗੁਰੂ ਰਾਮਦਾਸ ਨੂੰ ਬਸਦੀਆਂ ਦਿਨ ਰਾਤ ਲੰਘੇ। ਤੀਨ ਪੁੱਤਰ ਉਪਜੇ ਤਿੰਨ ਕੇਰੇ। ਇਸ ਤਰ੍ਹਾਂ ਬੀਬੀ ਪਾਨੀ ਜੀ ਦੇ ਉਧਰ ਤੋਂ ਤਿੰਨ ਪੁੱਤਰ ਕਹਿੰਦੇ ਪੈਦਾ ਹੋਏ। ਸ੍ਰੀ ਅਰਜਨ ਪ੍ਰਿਥੀਆ ਸੋ ਵਡੇਰੇ। ਗੁਰੂ ਅਰਜਨ ਦੇਵ ਜੀ ਜੋ ਸਾਰਿਆਂ ਤੋਂ ਛੋਟੇ ਸਨ, 1620 ਬਿਕਰਮੀ ਵਿੱਚ ਪੈਦਾ ਹੋਏ, ਜਿਹੜਾ ਸਾਰਿਆਂ ਤੋਂ ਵੱਡਾ ਪ੍ਰਿਥੀ ਚੰਨ ਸੀ। ਇਹ 1600 ਇਸ ਤਰ੍ਹਾਂ ਉਹ 15 ਵਿੱਚ ਪੈਦਾ ਹੋਇਆ ਸੀ। ਤ੍ਰਿਤੀਏ ਮਹਾਦੇਵ ਜਿਹ ਨਾਮ। ਇਸੇ ਤਰ੍ਹਾਂ ਤੀਜਾ ਮਹਾਦੇਵ ਸੀ, ਇਹ 1618 ਬਿਕਰਮੀ ਵਿੱਚ ਪੈਦਾ ਹੋਇਆ ਸੀ। ਮਹਾ ਗੰਭੀਰ ਧੀਰ ਅਭਿਰਾਮ। ਮਹਾਨ ਕਰ ਗੈਰ ਗੰਭੀਰ ਵਾਸ਼ਿਆ ਧੀਰ ਧਾਰਾ ਮਸਤੀ ਰਹਿਣ ਵਾਲਾ ਹੈ ਸੀ। ਸ੍ਰੀ ਗੁਰੂ ਰਾਮਦਾਸ ਜਗ ਪਾਇਓ। ਇਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਨੂੰ ਜਦੋਂ ਸੰਸਾਰ ਦੇ ਦੇ ਵਿੱਚ ਪਾਇਆ ਚੰਗਾ ਲੱਗਿਆ। ਗੁਣ ਅਨੇਕ ਜੁਤ ਤਖਤ ਸੁਹਾਇਓ, ਜੋ ਅਨੇਕਾਂ ਗੁਣਾਂ ਦੇ ਸਹਿਤ ਤਖਤ ਤੇ ਸੋਮਤੀ ਸੋਭ ਨੀਕ ਹੋਏ। ਸੰਮਤ ਖਸ਼ਟ ਇਕਾਦਸ ਮਾਸ, ਸੰਮਤ ਖਸ਼ਟ ਖਸ਼ਟ ਤੇ ਗੁਰੂ ਨਾਨਕ ਸਾਹਿਬ ਜੀ 17 ਜਿਹੜੇ ਸਾਲ ਹਨ ਉਹ ਧਰਤੀ ਤੇ ਰਹੇ। ਇੱਕ ਮਹੀਨਾ ਘੱਟ 70 ਸਾਲ, ਯਾਨੀ 69 ਸਾਲ 11 ਮਹੀਨੇ। ਇਹੋ ਸਹੀ ਸਮਝਾ ਗੁਰਤਾ ਗਦੀ ਉੱਤੇ ਟਿਕੇ ਰਹੇ। ਜਿਨ ਤੇ ਅਨਕ ਦਾਸ ਗਤ ਲਹੇ, ਜਿਸ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਸੋਂ ਅਨੇਕਾਂ ਦਾਸਾਂ ਨੇ ਮੁਕਤੀ ਪ੍ਰਾਪਤ ਕੀਤੀ। 16 7 38 ਸਾ ਸਾਲ, ਜਦੋਂ ਕਹਿੰਦੇ 1600 ਬਿਕਰਮੀ ਸੰਮਤ 38 ਸਾਲ ਉੱਪਰ ਹੋਏ। ਭਾਦੋ ਸੁਦੀ ਤੀਜ ਗੁਰ ਦਿਆਲ, ਭਾਦੋ ਕਹਿੰਦੇ ਚਾਨਣੇ ਪਖਦੀ ਤੀਜ ਸਿਰ ਸੀ ਦਿਆਲੂ ਗੁਰੂ ਰਾਮਦਾਸ ਸਾਹਿਬ ਜੀ। ਤਜ ਸਰੀਰ ਬੈਕੁੰਠ ਪਧਾਰੇ, ਆਪਣਾ ਪੰਜ ਭੌਤਿਕ ਸਰੀਰ ਛੱਡ ਕੇ ਸੱਚਖੰਡ ਨੂੰ ਚਲੇ ਗਏ। ਸ੍ਰੀ ਅਰਜਨ ਜੀ ਤਖਤ ਬਿਠਾਰੇ, ਜੋ ਗੁਰਤਾ ਗੱਦੀ ਦਾ ਤਖਤ ਸੀ ਉਹਦੇ ਉੱਪਰ ਗੁਰੂ ਅਰਜਨ ਦੇਵ ਜੀ ਨੂੰ ਆਪ ਜੀ ਨੇ ਬਿਠਾ ਦਿੱਤਾ। ਪੁਨ ਸੋਡਨ ਕੁਲ ਮਹਿ ਗੁਰ ਆਈ, ਉਸ ਤੋਂ ਬਾਅਦ ਤਾਂ ਫਿਰ ਸੋਢੀਆਂ ਦੇ ਕੁਲ ਦੇ ਵਿੱਚ ਗੁਰਿਆਈ ਗਦੀ ਹੋਤ ਭਾਈ ਗੁਰ ਦਸਵੇਂ ਤਾਈ, ਇਹਦੇ ਦਸਵੇਂ ਪਾਤਸ਼ਾਹ ਤੱਕ ਸੋਢੀਆਂ ਦੇ ਕੁਲ ਦੇ ਵਿੱਚ ਹੀ ਗੁਰਤਾ ਗੱਦੀ ਰਹੀ। ਪੰਚਮ ਪਾਤਸ਼ਾਹ ਜਬ ਭਏ, ਇਸ ਤਰ੍ਹਾਂ ਜਦੋਂ ਕਹਿੰਦੇ ਪੰਜਵੇਂ ਪਾਤਸ਼ਾਹ ਸੰਸਾਰ ਦੇ ਵਿੱਚ ਹੋਏ। ਤਾਲ ਸੁਦਾ ਸਰ ਤਬ ਨਿਰਮਏ, ਜਦੋਂ ਕਹਿੰਦੇ ਜਿਹੜਾ ਇਹ ਅੰਮ੍ਰਿਤ ਸਰੋਵਰ ਹੈ, ਇਹ ਸੋਹਣਾ ਅੰਮ੍ਰਿਤ ਦਾ ਸਰੋਵਰ ਆਪ ਜੀ ਨੇ ਸਿਰਜਿਆ ਬਣਾਇਆ। ਬੀੜ ਗ੍ਰੰਥ ਸਾਹਿਬ ਕੀ ਹੋਈ, ਇਹਨਾਂ ਦੇ ਸਮੇਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਵੀ ਕਹਿੰਦੇ ਹੋਇਆ ਲਿਖਿਆ ਗਿਆ ਤੇ ਪ੍ਰਕਾਸ਼ ਕੀਤਾ ਗਿਆ ਹਰਿਮੰਦਰ ਸਾਹਿਬ ਵਿਖੇ। ਜਿਸ ਪਾਠ ਕੈ ਗਤ ਲਹਿ ਸਭ ਕੋਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਬਾਣੀ ਨੂੰ ਪੜ੍ਹ ਕੇ ਸਭ ਕੋਈ ਕਲਿਆਣ ਪ੍ਰਾਪਤ ਕਰ ਸਕਦਾ ਹੈ। ਗੰਗਾ ਨਾਮ ਭਾਰ ਜਾ ਵਿਆਹੀ, ਵੈਸੇ ਗੁਰੂ ਅਰਜਨ ਦੇ ਪਰਪਕਾਰੀ ਨੇ ਗੰਗਾ ਨਾਮ ਦੀ ਜਿਹੜੀ ਇਸਤਰੀ ਉਹ ਵਿਆਹਣਾ ਕੀਤੀ। ਸਾਧਵੀ ਕੇ ਗੁਣ ਸਭ ਜਿਸ ਮਾਹੀ, ਪਤਵਰਤਾ ਇਸਤਰੀਆਂ ਵਾਲੇ ਗੁਣ ਜਿਸ ਦੇ ਵਿੱਚ ਸਾਰੇ ਹੈ ਸਨ। ਨੰਦਨ ਉਪਜਿਓ ਇੱਕ ਕੁਲ ਚੰਦ, ਇਸ ਗੰਗਾ ਦੇ ਪੇਟ ਤੋਂ ਕਹਿੰਦੇ ਇੱਕ ਕੁਲ ਦਾ ਚੰਦਰਮਾ ਵਾਂਗ ਪੁੱਤਰ ਪੈਦਾ ਹੋਇਆ, ਸੋੜ ਕੁਲ ਦਾ ਚੰਦਰਮਾ। ਵੱਡ ਧਨ ਧਾਰ ਸ੍ਰੀ ਹਰ ਗੋਬਿੰਦ, ਬੜੇ ਧਨਕ ਧਾਰੀ ਸਨ ਜਿੰਦਾ ਦਾ ਨਾਮ ਸ੍ਰੀ ਹਰ ਗੋਬਿੰਦ ਸਾਹਿਬ ਕਰਕੇ ਹੋਇਆ। ਧੀਰ ਧਰਮ ਧਜ ਸ੍ਰੀ ਗੁਰ ਅਰਜਨ, ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਧੀਰ ਤੇ ਧਰਮ ਦੇ ਤਾਂ ਤੁਜਾ ਰੂਪ ਸੀ, ਨਿਸ਼ਾਨ ਰੂਪ ਸੀ। ਬਿਸ ਤੀਰਤ ਜਿਤ ਕਿਤ ਜਸ ਅਰਜਨ, ਜਿੱਥੇ ਕਿੱਥੇ ਵੀ ਆਪ ਜੀ ਨੇ ਜਸ ਉਜਲ ਫੈਲਾਇਆ। ਜਗ ਕਰ ਤਬਿਆ ਵਿਖੇ ਸੁਭ ਭਾਰੇ, ਸੰਸਾਰ ਦੇ ਵਿੱਚ ਚੰਗੇ ਚੰਗੇ ਜਿਹੜੇ ਭਾਰੇ ਕਰਤੱਬ ਕੀਤੇ। ਭਗਤ ਬਿਥਾਰ ਅਨਕ ਜਨ ਤਾਰੇ, ਪ੍ਰੇਮਾ ਭਗਤੀ ਫਲਾ ਕੇ ਅਨੇਕਾਂ ਦਾਸਾਂ ਨੂੰ ਤਾਰਿਆ। ਬਿੰਸਤ ਚਤੁਰ ਬਰਖ ਨਵ ਮਾਸ, ਇਸੇ ਤਰ੍ਹਾਂ ਬਿੰਸਤ ਚਤੁਰ ਬਰਖ ਨਵ ਮਾਸ, ਵੀਹ ਤੇ ਚਤੁਰ ਚਾਰ 24 ਸਾਲ ਤੇ 9 ਮਹੀਨੇ। ਇੱਕ ਦਿਨ ਉੱਪਰ ਸ੍ਰੀ ਸੁਖ ਰਾਸ, ਇੱਕ ਦਿਨ ਉੱਪਰ ਜਾਣੀ 24 ਸਾਲ 9 ਮਹੀਨੇ ਇੱਕ ਦਿਨ ਸੁਖਾਂ ਦੇ ਖਾਣੂ ਗੁਰੂ ਅਰਜਨ ਦੇਵ ਜੀ ਨੇ। ਗੁਰਤਾ ਲਹਿ ਸਰੀਰ ਕੋ ਧਾਰਾ, ਆ ਗੁਰਤਾ ਗੱਦੀ ਦਾ ਤਖਤ ਲੈ ਕੇ ਤੇ ਆਪਣਾ ਸਰੀਰ ਕਾਇਮ ਰੱਖਿਆ। ਪੁਨਹਿ ਚਾਹਿਓ ਸੱਚ ਖੰਡ ਸਿਧਾਰਾ, ਫਿਰ ਆਪ ਗੁਰੂ ਅਰਜਨ ਦੇਵ ਜੀ ਨੇ ਸੱਚਖੰਡ ਜਾਣਾ ਚਾਹਿਆ। ਦੋਹਰਾ ਖੋੜਸ 7 63 ਅਧਿਕ, ਇਸ ਤਰ੍ਹਾਂ ਕਹਿੰਦੇ 1600 ਤੇ ਹੋਰ ਉੱਪਰ ਜ਼ਿਆਦਾ 63 ਸਾਲ। ਜੇਸ਼ਠ ਮਾਸ ਮਹਾਨ, ਜੇਠ ਦਾ ਜਿਹੜਾ ਮਹਾਨ ਵੱਡਾ ਤਪਸ਼ ਵਾਲਾ ਲੂਹਾ ਵਾਲਾ ਮਹੀਨਾ ਹੁੰਦਾ। ਸੁਦੀ ਚੌਥ ਦਿਨ ਮਹਿ ਗੁਰੂ, ਇਸ ਤਰ੍ਹਾਂ ਕਹਿੰਦੇ ਚਾਨੇ ਪੱਖ ਦੀ ਚੌਥ ਥਿਤ ਨੂੰ ਕੀਨ ਬਿਕੁੰਠ ਪਿਆਨ। ਆਹ ਚੰਦੂ ਦੇ ਘਰ ਦੇ ਵਿੱਚ ਲਾਹੌਰ ਸ਼ਹਿਰ ਵਿਖੇ ਜਾ ਕੇ ਆਪ ਜੀ ਨੇ ਸੱਚਖੰਡ ਜਾਣਾ ਕੀਤਾ। ਜੇਠ ਦੇ ਮਹੀਨੇ ਜੋ ਅੱਜ ਕੱਲ੍ਹ ਹੋਣਾ ਸ਼ੁਰੂ ਹੋਇਆ, ਜੇਠ ਦਾ ਮਹੀਨੇ, ਇਸੇ ਵਿੱਚ ਹੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਣਾ ਵਰਤਾਇਆ ਸੀ, ਜੋ ਹੁਣੇ ਹੁਣੇ ਹੀ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ ਦਾ ਕਈ ਥਾਈਂ ਜਿਹੜਾ ਇਹ ਸ਼ਹੀਦੀ ਦਿਨ ਮਨਾਇਆ ਅਤੇ ਮਨਾਇਆ ਜਾ ਰਿਹਾ ਹੈ। ਸਾਰਾ ਮਹੀਨਾ ਹੀ ਸਿੱਖ ਸੰਗਤ ਆਏ ਮਹਾਰਾਜ ਦੀ ਯਾਦ ਵਿੱਚ ਹੀ ਇਹ ਸ਼ਿਵੀਲਾਂ ਲਾ ਕੇ ਅਤੇ ਇਸ ਦਿਹਾੜੇ ਨੂੰ ਮਨਾਉਂਦਾ ਹੈ। ਆਪ ਜੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਗੁਰਬਾਣੀ ਹੈ, ਵੀ ਇਹਦੇ ਵਿੱਚ ਕੋਈ ਵੀ ਕੋਈ ਅੱਖਰ ਨਾ ਹੋਰ ਲਿਖ ਸਕੇ, ਰਲਾ ਮਿਲਾ ਨਾ ਕਰ ਸਕੇ, ਇਹ ਆਪ ਜੀ ਨੇ ਇਸ ਸੰਬੰਧ ਵਿੱਚ ਸ਼ਹਾਦਤ ਦੇ ਦਿੱਤੀ। ਕਿਉਂਕਿ ਜਹਾਂਗੀਰ ਦੇ ਕੋਲ ਸ਼ਿਕਾਇਤ ਪਹੁੰਚੀ ਸੀ ਵੀ ਗੁਰੂ ਅਰਜਨ ਦੇਵ ਜੀ ਨੇ ਇੱਕ ਪੁਸਤਕ ਲਿਖਿਆ ਹੈ, ਉਹਦੇ ਵਿੱਚ ਮੁਸਲਮਾਨਾਂ ਨੂੰ ਨੀਵਾਂ ਦਿਖਾਇਆ ਹੈ, ਹਿੰਦੂਆਂ ਨੂੰ ਉੱਚੇ ਦਿਖਾਇਆ, ਮਹਿਮਾ ਕੀਤੀ ਹੈ, ਮੁਸਲਮਾਨਾਂ ਨੂੰ ਭੰਡਿਆ ਹੈ। ਇਹ ਪਾਤਸ਼ਾਹ ਇਹ ਤੁਹਾਡੇ ਸਮੇਂ ਇਹੋ ਜਿਹਾ ਪੁਸਤਕ ਰੱਖਿਆ, ਤੁਹਾਨੂੰ ਇਹ ਦਾਗੀ ਕਰੂਗਾ ਵੀ ਉਹਨਾਂ ਨੇ ਰੋਕਿਆ ਕਿਉਂ ਨਾ। ਤੁਹਾਨੂੰ ਗੁਰੂ ਅਰਜਨ ਦੇਵ ਜੀ ਨੂੰ ਬੁਲਾ ਕੇ ਉਹ ਪੁਸਤਕ ਵਿੱਚੋਂ ਜਿਹੜੇ ਕੋਈ ਮੁਸਲਮਾਨਾਂ ਦੇ ਸੰਬੰਧ ਵਿੱਚ ਅਪਸ਼ਬਦ ਹੈ, ਘਟੀਆ ਦਰਜੇ ਦੇ ਵਾਕ ਆ, ਉਹ ਕੱਢ ਕਢਾ ਦੇਣੇ ਚਾਹੀਦੇ ਹੈ। ਇਹ ਤੁਹਾਡਾ ਪਾਤਸ਼ਾਹ ਜੀ ਪਰਖ ਪਾਰ ਹੋਵੇਗਾ। ਉੱਧਰ ਜਹਾਂਗੀਰ ਬੜਾ ਤਸਵੀ ਸ਼ਰੀਰ ਸੀ, ਕਿਉਂਕਿ ਜਦੋਂ ਮੀਆਂ ਮੀਰ ਪੀਰ ਆ ਕੇ ਗੁਰੂ ਅਰਜਨ ਦੇਵ ਜੀ ਨੂੰ ਮੱਥੇ ਟੇਕਦਾ, ਇਸ ਤਰ੍ਹਾਂ ਸਤਿਕਾਰ ਕਰਦਾ, ਮਹਿਬਾ ਕਰਦਾ ਮੁਸਲਮਾਨਾਂ ਕੋਲ, ਅਤੇ ਗੁਰੂ ਅਰਜਨ ਦੇਵ ਮਹਾਰਾਜ ਦੀ ਸੁਖਮਨੀ ਬਾਣੀ ਪੜ੍ਹਦਾ, ਫਿਰ ਉਹਨੂੰ ਬੜਾ ਦੁੱਖ ਹੁੰਦਾ, ਕਹਿੰਦਾ ਵੀ ਇਹ ਵੇਖੋ ਹੁਣ ਪੀਰ ਹੋ ਕੇ ਕੀ ਕਰੀ ਜਾਂਦਾ ਸੀ, ਇਹਨੂੰ ਮੱਥਾ ਟੇਕਦੇ, ਇਹ ਅੱਗੇ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਮੱਥੇ ਟੇਕੀ ਜਾਂਦਾ, ਇਹਦੇ ਨਾਲ ਸਾਡੇ ਮੁਸਲਮਾਨਾਂ ਦੀ ਤੋਹੀਨ ਹੁੰਦੀ ਹੈ। ਹੋਰ ਮੀਆਂ ਮੀਰ ਨੂੰ ਦੇਖ ਕੇ ਕਈ ਮੁਸਲਮਾਨ ਗੁਰੂ ਅਰਜਨ ਦੇਵ ਜੀ ਦੇ ਸਾਧਕ ਸਿੱਖ ਬਣ ਗਏ ਸਨ। ਫਿਰ ਇਹ ਚਾਹੁੰਦਾ ਸੀ ਕੋਈ ਨਾ ਕੋਈ ਬਹਾਨਾ ਜਿਹਾ ਲੱਗ ਕੇ ਇਹਨਾਂ ਨੂੰ ਖਤਮ ਕਰ ਦਿੱਤਾ ਜਾਏ। ਜਦੋਂ ਫਿਰ ਆ ਸ਼ਿਕਾਇਤ ਜੀ ਕਿਸੇ ਨੇ ਕਰ ਦਿੱਤੀ, ਅਤੇ ਉਸ ਵੇਲੇ ਫਿਰ ਇੱਥੇ ਲਾਹੌਰ ਵਿੱਚ ਆਪ ਜੀ ਨੂੰ ਮੰਗਵਾ ਲਿਆ ਗਿਆ ਅਤੇ ਆਪ ਜੀ ਚਲੇ ਗਏ। ਅਤੇ ਉਸ ਵੇਲੇ ਕਿਹਾ ਵੀ ਮੈਂ ਸੁਣਿਆ ਜੀ ਤੁਸੀਂ ਇੱਕ ਪੁਸਤਕ ਰਚਿਆ ਬਾਣੀ ਦਾ, ਅਤੇ ਉਹਦੇ ਵਿੱਚ ਮੁਸਲਮਾਨਾਂ ਦੀ ਤੁਸੀਂ ਘਟੀਆ ਦਰਜੀ ਦੀ ਉਹ ਲਫ਼ਜ਼ ਲਿਖੇ ਹੋਏ ਉਹਨਾਂ ਨੂੰ ਦਿਖਾਇਆ, ਹਿੰਦੂਆਂ ਦੀ ਵਡਿਆਈ ਕੀਤੀ ਹੈ। ਮਹਾਰਾਜ ਕਹਿੰਦੇ ਨਹੀਂ, ਐਸਾ ਨਹੀਂ ਹੈ, ਸਾਰਿਆਂ ਨੂੰ ਇੱਕੋ ਜਿਹਾ ਕਿਹਾ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਈਆਂ, ਕੋਈ ਅੱਲਾਹ ਹੈ, ਕਾਰਨ ਕਰਮ ਕਰੀਮ, ਕਿਰਪਾ ਧਾਰਨਹੀਮ, ਕੋਈ ਨਹਾਵੇ ਤੀਰਥ, ਕੋਈ ਹੱਜ ਨਾਏ ਨਾ ਹੱਜ ਜਾਏ, ਕੋਈ ਕਰੈ ਪੂਜਾ, ਕੋਈ ਸਿਰ ਨਵਾਏ, ਕੋਈ ਪੜਾ ਵੇਦ, ਕੋਈ ਕਤੇਬ, ਕੋਈ ਓਡਾ ਨੀਲ, ਕੋਈ ਸਫੇਦ, ਕੋਈ ਕਹੇ ਹਿੰਦੂ, ਇਸ ਤਰ੍ਹਾਂ ਦੇ ਲਫ਼ਜ਼। ਆਪ ਜੀ ਨੇ ਕਿਹਾ ਵੀ ਆਪਣੇ ਆਪ ਨੂੰ ਜਿਵੇਂ ਕੋਈ ਹੈ ਉਹ ਕਹੀ ਜਾਂਦਾ ਵੀ ਮੈਂ ਹਿੰਦੂ ਹਾਂ, ਕੋਈ ਕਹਿੰਦਾ ਮੈਂ ਮੁਸਲਮਾਨ ਹਾਂ ਜੀ। ਪਰ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਹੈ, ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਚਾਹਤਾ। ਜਿਹਨੇ ਉਸ ਵਾਹਿਗੁਰੂ ਦੇ ਹੁਕਮ ਪਛਾਣਿਆ, ਉਹਨੇ ਵਾਹਿਗੁਰੂ ਦੇ ਭੇਦ ਨੂੰ ਜਾਣਿਆ ਹੈ। ਉਹ ਨੀਵਾਂ ਤਾਂ ਕੋਈ ਦਿਖਾਇਆ ਨਹੀਂ, ਯਥਾਰਥ ਵਾਕ ਕਹੇ ਹੈ। ਕਹਿਣ ਲੱਗਾ ਨਹੀਂ ਜੀ, ਇਹਦੇ ਵਿੱਚ ਹਿੰਦੂਆਂ ਨੂੰ ਲਿਖੋ ਵੀ ਇਹ ਕਾਫਰ ਹੁੰਦੇ ਨੇ, ਅਤੇ ਮੁਸਲਮਾਨਾਂ ਨੂੰ ਕਹੋ ਵੀ ਇਹ ਮਹਾਨ ਹੈ, ਮੁਸਲਮਾਨ ਮਤ ਸੱਚਾ ਹੈ, ਮਹਾਨ ਹੈ। ਮੇਰੀ ਵਿੱਚ ਸਿਫਤ ਲਿਖੋ, ਮੇਰਾ ਸੰਮਤ ਲਿਖੋ ਵੀ ਉਸ ਸਮੇਂ ਆਹ ਹੋਇਆ ਹੈ, ਜਹਾਂਗੀਰ ਇਹੋ ਜਿਹਾ ਹੋਇਆ ਹੈ। ਪਰ ਕਹਿੰਦੇ ਇਹ ਤਾਂ ਅਕਾਲ ਗੋ ਬਾਣੀ ਹੈ, ਸੱਚ ਕੀ ਬਾਣੀ ਹੈ, ਇਹਦੇ ਵਿੱਚ ਦੁਨਿਆਵੀ ਲੋਕਾਂ ਦੀਆਂ ਗੱਲਾਂ ਨਹੀਂ ਲਿਖੀਆਂ ਜਾ ਸਕਦੀਆਂ ਹਨ। ਆਹ ਫਿਰ ਬਹਾਨਾ ਹੀ ਚਾਹੁੰਦਾ ਸੀ, ਕਹਿੰਦਾ ਲਓ ਤੁਸੀਂ ਮੇਰੀ ਗੱਲ ਇੰਨੀ ਵੀ ਨਹੀਂ ਮੰਨ ਸਕਦੇ। ਚੰਦੂ ਨੂੰ ਕਹਿ ਦਿੱਤਾ ਵੀ ਮਨਾਏ ਇਹਨਾਂ ਨੂੰ। ਉਹ ਪਹਿਲਾਂ ਹੀ ਚਾਹੁੰਦਾ ਸੀ, ਕਿਉਂਕਿ ਉਹਦੀ ਲੜਕੀ ਦਾ ਰਿਸ਼ਤਾ ਉਹ ਮਹਾਰਾਜ ਨੇ ਮੋੜ ਦਿੱਤਾ ਸੀ, ਮੋੜਿਆ ਹੰਕਾਰੀ ਜਾਣ ਕੇ ਸੀ, ਕਿਉਂਕਿ ਪੁੱਠਾ ਸਿੱਧਾ ਬੋਲ ਪਿਆ ਸੀ। ਜਦੋਂ ਇਹ ਬ੍ਰਾਹਮਣ ਅਤੇ ਰਾਜੇ ਸਿੱਖ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭੇਜਿਆ ਗਿਆ ਸੀ। ਗੁਰੂ ਹਰਗੋਬਿੰਦ ਸਾਹਿਬ ਦਾ ਸਰੂਪ ਦੇਖ ਕੇ, ਗੁਰੂ ਅਰਜਨ ਦੇਵ ਮਹਾਰਾਜ ਦੀ ਮਾਨ ਵਡਿਆਈ ਦੇਖ ਕੇ, ਫਿਰ ਇਹਨਾਂ ਨੇ ਜਾ ਕੇ ਚੰਦੂ ਕੋਲ ਕਹਿ ਦਿੱਤਾ ਵੀ ਚੰਦੂ ਬਹੁਤ ਵਧੀਆ, ਅਸੀਂ ਘਰ ਥਾਂ ਲੱਭ ਕੇ ਆਏ ਹਾਂ। ਇੱਕ ਤਾਂ ਗੁਰੂ ਨਾਨਕ ਸਾਹਿਬ ਦੀ ਗੱਦੀ ਇਹਨਾਂ ਦੇ ਕੋਲ ਅਤੇ ਸਾਰਾ ਸੰਸਾਰ ਉਹਨਾਂ ਨੂੰ ਪੂਜਦਾ ਹੈ, ਬੜੀ ਮਾਇਆ ਚੜ੍ਹਦੀ ਹੈ, ਢੇਰ ਲੱਗ ਜਾਂਦੇ ਹਰਿਮੰਦਰ ਵਿੱਚ, ਸਵੇਰ ਤੋਂ ਲੈ ਕੇ ਸ਼ਾਮ ਤੱਕ ਮੱਥੇ ਟੇਕ ਹੀ ਤੁਰੇ ਜਾਂਦੇ ਹੈ। ਅਤੇ ਬਾਕੀ ਉਹਨਾਂ ਦੇ ਘਰ ਦੇ ਵੀ ਜਿਹੜਾ ਸਪੁੱਤਰ ਹੈ ਉਹਨਾਂ ਦੇ ਸਰੂਪ ਦਾ ਤਾਂ ਕਹਿਣਾ ਹੀ ਕੀ ਹੈ, ਵੀ ਜੇ ਕਹਿ ਦਈਏ ਵੀ ਉਹ ਕ੍ਰਿਸ਼ਨ ਵਰਗੇ ਹੈ ਤਾਂ ਵੀ ਕੋਈ ਬਹੁਤੀ ਵੱਡੀ ਉਪਮਾਨ, ਜੀ ਰਾਮ ਵਰਗੇ ਕਹਿ ਦਈਏ ਫਿਰ ਵੀ ਉਹਦਾ ਤੋਂ ਵੀ ਉੱਪਰ ਸੋਹਣੇ ਸੁਨੱਖੇ ਹੈ, ਤਨਖ ਧਾਰੀ ਹੈ, ਵੀਰ ਰਸੀ ਠਾਠ ਵਾਕ ਹੈ। ਅਤੇ ਜਵਾਨ ਵਾਸਤਾ ਹੀ ਹੈ ਵਾ, ਜਵਾਨੀ ਆ ਹੀ ਰਹੀ ਹੈ। ਕਿਉਂ ਜਦੋਂ ਗੁਰੂ ਘਰ ਦੀ ਚੰਦੂ ਨੇ ਕੋਲ ਵਡਿਆਈ ਕਰਤੀ ਹੈ, ਦੋਹਾਂ ਨੇ ਤੇ ਤਾਂ ਸਣ ਬਚ ਗਿਆ, ਕਹਿਣ ਲੱਗਿਆ ਏ ਇੱਕ ਫਕੀਰਾਂ ਦੀ ਗੱਦੀ ਜਿਹੜੇ ਮੰਗ ਕੇ ਖਾਂਦੇ ਨੇ, ਨਾ ਉਹਨਾਂ ਕੋਈ ਜ਼ਮੀਨ ਜਾਇਦਾਦ, ਨਾ ਕੋਈ ਪਦਵੀ ਅਹਿਲਕਾਰ, ਨਾ ਕੋਈ ਵਜ਼ੀਰ, ਐਵੇਂ ਤੂੰ ਐਵੇਂ ਉਸ ਦੇ ਪੁਲ ਬੰਨੀ ਜਾਂਦਾ ਹੈ, ਉਹ ਤਾਂ ਹਰ ਪੱਖ ਤੋਂ ਨੀਵੇਂ ਹੈ, ਘਟੀਆ। ਮੈਂ ਇੱਧਰ ਵੇਖੋ ਜਹਾਂਗੀਰ ਦਾ ਇਸ ਵੇਲੇ ਬਹੁਤ ਵੱਡਾ ਦੀਵਾਨ ਹਾਂ, ਮੇਰੇ ਕੋਲ ਬੜੇ ਮਾਇਆ ਦੀ ਆਮਦਨ ਹੈ, ਮੇਰੀ ਉੱਚੀ ਸਭ ਤੋਂ ਪਦਵੀ ਹੈ, ਜਹਾਂਗੀਰ ਦੇ ਕੋਲ ਮੈਂ ਬਹਿਨਾ ਤਖਤ ਦੇ, ਬਾਕੀ ਸਭ ਨੀਵੇਂ ਬਹਿੰਦੇ ਹੈ। ਹਾਂ ਉਹਨਾਂ ਦੇ ਕੋਲ ਕੀ ਹੈ, ਹਰ ਸਮੇਂ ਤਾਂ ਨੀਵਾਂ ਦਿਖਾਉਣ ਲੱਗਿਆ, ਲੋਕ ਚਾਰ ਪੈਸੇ ਦੇ ਦਿੰਦੇ ਹੋਣਗੇ ਤਾਂ ਆ ਜਾਂਦੇ ਹੋਣ, ਨਹੀਂ ਤਾਂ ਬੈਠੇ ਝਾਕਦੇ ਹੋਣਗੇ। ਕਹਿੰਦਾ ਬਾਕੀ ਜਿਹੜੀ ਕੋਲ ਹੈ ਉਹ ਵੀ ਉਹਨਾਂ ਦੀ ਕਹਿੰਦੇ ਕੋਈ ਬਹੁਤ ਵਧੀਆ ਨਹੀਂ ਹੈ, ਹੈ ਉਹ ਸ਼੍ਰੀਣੀ ਗੋਦ ਦੇ ਹਨ, ਖੱਤਰੀ ਸ਼੍ਰੀਣ ਗੋਦ ਦੇ ਆ, ਮੈਂ ਕਹਿੰਦਾ ਢਾਈ ਘਰੇ ਖੱਤਰੀਆਂ ਵਿੱਚੋਂ ਹੈ, ਮੇਰੀ ਲੜਕੀ ਤਾਂ ਜਿਵੇਂ ਉਹ ਕਹਿੰਦੇ ਜਿਵੇਂ ਚੁਬਾਰੇ ਦੀ ਇੱਟ ਹੋਵੇ, ਅਤੇ ਗੁਰੂ ਅਰਜਨ ਦੇਵ ਜੀ ਦਾ ਘਰ ਇਉਂ ਹੈ ਜਿਵੇਂ ਚੁਬਾਰੇ ਤੋਂ ਨੀਵਾਂ ਘਰ ਹੁੰਦਾ ਹੈ, ਹੇਠਾਂ ਮਕਾਨ ਹੁੰਦਾ ਹੈ, ਤੂੰ ਤਾਂ ਵੀ ਜਿਹੜੀ ਮੇਰੀ ਚੁਬਾਰੇ ਦੀ ਇੱਟ ਵਰਗੀ ਉੱਚੀ ਸੁੱਚੀ ਲੜਕੀ ਸੀ ਮਹਾਨ, ਉਹਨੂੰ ਕਹਿੰਦੇ ਤੂੰ ਆ ਹੇਠਾਂ ਮਕਾਨ ਨੂੰ ਲਾਇਆ, ਥੱਲੇ ਲਾਇਆ, ਯਾਨੀ ਥੋੜ੍ਹੇ ਨੀਵੇਂ ਥਾਂ ਤੂੰ ਇਹ ਤੂੰ ਰਿਸ਼ਤਾ ਕਰਿਆ ਆ, ਚੱਲ ਵੀ ਹੁਣ ਜੇ ਮੈਂ ਤੇਰੀ ਗੱਲ ਕਹੀ ਨਹੀਂ ਮੰਨਾਂਗਾ, ਇਹ ਜਿਹੜੀ ਮਰਜ਼ਾਲਾ ਕਾਇਮ ਕੀਤੀ ਉਹਦੇ ਵਿੱਚ ਫਰਕ ਆਉਂਦਾ, ਹੁਣ ਤੂੰ ਚੰਗਾ ਨਹੀਂ ਕੀਤਾ ਪੰਡਿਤ ਦਾ। ਉਹ ਕਹਿਣ ਲੱਗਿਆ ਨਹੀਂ, ਜਦੋਂ ਚੰਦੂ ਤੂੰ ਦੇਖੇਗਾ ਤਾਂ ਫਿਰ ਤੈਨੂੰ ਪਤਾ ਚੱਲੂ ਵੀ ਉਹ ਕਿੰਨੇ ਮਹਾਨ ਹੈ। ਪਰ ਇਹਨੂੰ ਆਪਣਾ ਹੰਕਾਰ ਸੀ ਦੀਵਾਨੀ ਪੁਣੇ ਦਾ। ਅਤੇ ਇੱਧਰ ਗੁਰੂ ਕੇ ਸਿੱਖਾਂ ਨੇ ਜੋ ਕੁਛ ਬਕਿਆ ਸੀ ਉਹ ਸੁਣ ਲਿਆ, ਅਤੇ ਦਿੱਲੀ ਵਿੱਚੋਂ ਚਿੱਠੀ ਲਿਖਦੀ ਕਿ ਮਹਾਰਾਜ ਸਾਡੀ ਤਾਂ ਬੇਨਤੀ ਵੀ ਐਸੇ ਹੰਕਾਰੀ ਦਾ ਰਿਸ਼ਤਾ ਨਹੀਂ ਲੈਣਾ ਚਾਹੀਦਾ, ਇਹ ਹੁਣ ਬਕਵਾਸ ਕਰਦਾ ਅਤੇ ਬਾਅਦ ਵਿੱਚ ਵੀ ਮਹਾਰਾਜ ਐਸੇ ਹੀ ਬਕੇਗਾ। ਉਹ ਇਸ ਕਰਕੇ ਫਿਰ ਉਹ ਜਦੋਂ ਦਿਨ ਆਇਆ ਅਤੇ ਮਹਾਰਾਜ ਉਹ ਸਾਹਿਬਜ਼ਾਦੇ ਨੂੰ ਲੈ ਕੇ ਸੰਗਤ ਵਿੱਚ ਬੈਠ ਗਏ ਸੀ, ਸਾਰੀ ਤਿਆਰੀ ਹੋ ਗਈ, ਇਹ ਬ੍ਰਾਹਮਣ ਵੀ ਆ ਗਿਆ ਲਾਲ ਗੇਰ ਅਤੇ ਹੋਰ ਛੁਹਾਰੇ ਛੁਰੇ ਲੈ ਕੇ, ਬਿਲਕੁਲ ਤਿਆਰੀ ਸੀ ਇਹਨੇ ਨੂੰ ਦਿੱਲੀ ਤੋਂ ਭੇਜੀ ਹੋਈ ਜਿਹੜੀ ਪੱਤਰਕ ਆ ਉਹ ਗੁਰੂ ਅਰਜਨ ਦੇਵ ਜੀ ਦੇ ਅੱਗੇ ਰੱਖ ਦਿੱਤੀ, ਨਾਲ ਬੇਨਤੀ ਕੀਤੀ ਕਿ ਮਹਾਰਾਜ ਪਹਿਲਾਂ ਇਹਨੂੰ ਪੜ੍ਹ ਕੇ ਫਿਰ ਕੋਈ ਅਗਲੀ ਕਾਰਵਾਈ ਕਰਨੀ। ਜਦੋਂ ਮਹਾਰਾਜ ਨੇ ਪਾਸੇ ਜੇ ਹੋ ਕੇ ਪੱਤਰਿਕਾ ਪੜ੍ਹੀ, ਉਹਦੇ ਵਿੱਚ ਲਿਖਿਆ ਹੋਇਆ ਸੀ ਮਹਾਰਾਜ ਚੰਦੂ ਹੰਕਾਰੀ ਹੈ, ਗੁਰੂ ਘਰ ਨੂੰ ਇੱਕ ਨੀਵਾਂ ਦਿਖਾਉਂਦਾ ਹੈ ਅਤੇ ਆਪ ਚੁਬਾਰਿਆਂ ਨੂੰ ਉੱਚਾ ਬਣਦਾ, ਉੱਚੀ ਕੁਲ ਵਾਲਾ ਸਮਝਦਾ ਹੈ। ਇਸ ਹੰਕਾਰੀ ਦਾ ਗੁਰੂ ਘਰ ਨੂੰ ਨੀਵਾਂ ਦਿਖਾਉਣ ਵਾਲੇ ਦੇ ਲੜਕੀ ਦਾ ਰਿਸ਼ਤਾ ਨਹੀਂ ਲੈਣਾ, ਮਹਾਰਾਜ ਆਪ ਨੂੰ ਕੋਈ ਘਾਟ ਨਹੀਂ ਹੈ। ਉਹ ਫਿਰ ਸਿੱਖਾਂ ਦੀ ਬੇਨਤੀ ਨੂੰ ਪੱਤਰਕਾਰ ਨੂੰ ਸਾਹਮਣੇ ਰੱਖ ਕੇ ਮਹਾਰਾਜ ਨੇ ਆ ਕੇ ਕਹਿ ਦਿੱਤਾ ਵੀ ਕਹਿੰਦੇ ਵੀ ਉਹ ਤਾਂ ਵੀ ਚੁਬਾਰੇ ਵਰਗਾ ਮਹਾਨ ਹੈ, ਉਹ ਹੁਣ ਚੁਬਾਰੇ ਨਾ ਮੱਥਾ ਮਾਰੇ, ਇਹ ਤਾਂ ਗੁਰੂ ਘਰ ਨੀਵਾਂ, ਇੱਥੇ ਕੋਈ ਨੀਵਾਂ ਨੂਵਾਂ ਮਿਲ ਜਾਊਗਾ, ਅਸੀਂ ਵੀ ਗੁਰੂ ਘਰ ਗਰੀਬ ਹੈ, ਗੁਰੂ ਬਾਕੀ ਜਿਹੜਾ ਗਰੀਬ ਹੈ ਇੱਥੇ ਆਪੇ ਸੇ ਜੇ ਸਮਾਨ ਨਾਲ ਸਮਾਨ ਮਿਲ ਜਾਏ ਠੀਕ ਹੁੰਦਾ ਹੈ, ਉਹ ਉੱਚਾ ਅਸੀਂ ਨੀਵੇਂ ਹਾਂ, ਸਾਡੀ ਗੱਲ ਨਹੀਂ ਬਣਨੀ। ਭਾਵੇਂ ਪੰਡਿਤ ਨੇ ਬਥੇਰਾ ਕਿਹਾ ਕਿ ਮਹਾਰਾਜ ਜਦੋਂ ਉਹ ਹੋ ਜਾਏਗੇ ਤੁਸੀਂ ਤਾਂ ਫਿਰ ਵੀ ਉੱਚੇ ਰਹਿਣਾ ਹੈ, ਜਦੋਂ ਉਹਨਾਂ ਦੀ ਲੜਕੀ ਤੁਹਾਡੇ ਘਰ ਆ ਗਈ ਤੁਸੀਂ ਫਿਰ ਮਹਾਨ ਹੈ। ਔਰ ਮਹਾਰਾਜ ਕਹਿੰਦੇ ਨਹੀਂ, ਉਹ ਹੁਣ ਚਵਾਰਾ ਬਣਦਾ ਹੈ, ਚਵਾਰਾ ਬਣਿਆ ਰਹੇ, ਉਹ ਰਿਸ਼ਤਾ ਮੋੜ ਦਿੱਤਾ। ਜੇ ਇੱਧਰ ਨਰਾਇਣ ਦਾਸ ਜੀ ਡੱਲਾ ਨਿਵਾਸੀ ਉੱਠ ਖੜੋਤੇ, ਇਹਨਾਂ ਨੇ ਬੇਨਤੀ ਕਰ ਦਿੱਤੀ ਕਿ ਮਹਾਰਾਜ ਮੇਰੇ ਘਰ ਦੇ ਵਿੱਚ ਲੜਕੀ ਉਹ ਵਿਆਹੁਣ ਯੋਗ ਹੈ, ਵਰ ਯੋਗ ਹੈ, ਅਤੇ ਮੈਂ ਚਾਹੁੰਦਾ ਆਪ ਜੀ ਦੇ ਸਪੁੱਤਰ ਦੀ ਦਾਸੀ ਬਣੇ। ਮਹਾਰਾਜ ਖੁਸ਼ ਹੋ ਗਏ, ਕਹਿੰਦੇ ਵੀ ਤੂੰ ਬਈ ਧੰਨ ਹੈ, ਭਾਈ ਪਾਰੋ ਜੀ ਦੀ ਅੰਸ ਮੰਸ ਵਿੱਚੋਂ ਜੰਮਿਆ ਹੈ, ਅਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਤਾਂ ਪਹਿਲਾਂ ਹੀ ਵਰ ਰੂਪ ਵਚਨ ਕੀਤੇ ਵੀ ਤੁਹਾਡੀ ਅਤੇ ਸਾਡੀ ਗੁਰੂ ਘਰ ਨਾਲ ਸੰਸਾਰੀ ਸੰਬੰਧ ਵੀ ਰਹੂਗਾ, ਇਸ ਕਰਕੇ ਉਹ ਸਫਲ ਵਚਨ ਹੋ ਰਹੇ ਹੈ। ਉੱਠਦੇ ਹੁਣੇ ਹੀ ਸਾਹਿਬਜ਼ਾਦੇ ਨੇ ਮੱਥੇ 'ਤੇ ਤਿਲਕ ਲਾ ਅਤੇ ਮੂੰਹ ਵਿੱਚ ਛੁਹਾਰਾ ਪਾ ਅਤੇ ਰਸਮ ਕਰ, ਉਹ ਨਰਾਇਣ ਦਾਸ ਜੀ ਉੱਠ ਖੜੋਤੇ, ਅਤੇ ਉਸੇ ਵੇਲੇ ਬਸ ਝਟਪਟ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਖਾਰ ਵਿੱਚ ਉਹ ਛੁਹਾਰਾ ਪਾ ਦਿੱਤਾ, ਮੱਥੇ 'ਤੇ ਤਿਲਕ ਲਾ ਦਿੱਤਾ ਅਤੇ ਖੁਸ਼ੀਆਂ ਵੱਜ ਗਏ। ਇਸੇ ਤਰ੍ਹਾਂ ਅੱਗੇ ਫਿਰ ਇੱਕ ਹਰੀਚੰਦ ਸ੍ਰੀ ਅੰਮ੍ਰਿਤਸਰ ਵਾਸੀ ਬੈਠਾ ਹੋਇਆ ਸੀ, ਪਹਿਲਾਂ ਇਹ ਬਾਬੇ ਬਕਾਲੇ ਰਹਿੰਦਾ ਹੁੰਦਾ ਸੀ, ਅਤੇ ਫਿਰ ਜਦੋਂ ਅੰਮ੍ਰਿਤਸਰ ਵਸਾਇਆ ਇੱਥੇ ਚਲਿਆ ਗਿਆ ਸੀ। ਇਹ ਵੀ ਉੱਠ ਖੜੋਤਾ ਮਨ ਵਿੱਚ ਖਿਆਲ ਕਰਕੇ ਵੀ ਸਮਾਂ ਵੀ ਮਹਾਰਾਜ ਦੇ ਨਾਲ ਹੀ ਆਪਣੀ ਸਪੁੱਤਰੀ ਦਾ ਰਿਸ਼ਤਾ ਨਾਨਕੀ ਦਾ ਕਰ ਦੇਵਾਂ ਮੈਂ। ਇਹ ਵੀ ਹੱਥ ਖੜੋ ਖੜਕੋ ਕਹਿੰਦਾ ਮਹਾਰਾਜ ਜਿਹੜਾ ਗੁਰੂ ਨਾਨਕ ਸਾਹਿਬ ਦਾ ਘਰ ਹੈ ਇਹ ਪਾਤਸ਼ਾਹ ਦਾ ਪਾਤਸ਼ਾਹ ਹੈ, ਜਿਵੇਂ ਪਾਤਸ਼ਾਹ ਦੇ ਘਰਾਂ ਦੇ ਵਿੱਚ ਰਾਣੀਆਂ ਮਹਾਰਾਣੀਆਂ ਪਟਰਾਣੀਆਂ ਬਹੁਤ ਹੁੰਦੀਆਂ, ਇਸ ਤਰ੍ਹਾਂ ਮਹਾਰਾਜ ਜੋ ਆਪ ਜੀ ਦਾ ਸਪੁੱਤਰ ਹੈ ਉਹਦੀ ਦਾਸੀ ਮੈਂ ਆਪਣੀ ਪੁੱਤਰੀ ਨਾਨਕੀ ਬਣਾਇਆ ਚਾਹੁੰਦਾ। ਮਹਾਰਾਜ ਕਹਿੰਦੇ ਠੀਕ ਹੈ, ਤੂੰ ਵੀ ਕਰ ਲਾ। ਉਹ ਦੋ ਰਿਸ਼ਤੇ ਹੋ ਗਏ, ਇੱਕ ਛੱਡਣ ਕਰਕੇ ਅਤੇ ਦੂਰੀਆਂ ਬੁਝਾਈਆਂ ਵੱਜ ਪਈਆਂ ਹਨ। ਇਹਦੇ ਜਿਹੜੇ ਚੰਦੂ ਦੇ ਭੇਜੇ ਸੀ ਬ੍ਰਾਹਮਣ ਅਤੇ ਨਾਈ, ਉਹ ਨਰਾਸੇ ਜੇ ਨਿੰਮੋ ਚੂਨੇ ਕੋ ਕੇ ਦਿੱਲੀ ਚਲੇ ਗਏ। ਜਾ ਕੇ ਸਾਰੀ ਗੱਲ ਦਿੱਤੀ, ਕਹਿੰਦੇ ਜਿਹੜਾ ਤੂੰ ਆ ਬਕਵਾਸ ਕੀਤਾ ਨਾ ਉਹਦਾ ਇਹ ਫਲ ਹੈ, ਜਵਾਨ ਰਸ ਨੇ ਚੋਇਆ ਸਾਰਾ, ਤੂੰ ਚਵਾਰਾ ਬਣਿਆ, ਗੁਰੂ ਘਰ ਨੂੰ ਨੀਵਾਂ ਦਿਖਾਇਆ, ਕਿਸੇ ਸਿੱਖ ਨੇ ਸੁਣ ਲਿਆ, ਇੱਥੋਂ ਚਿੱਠੀ ਲਿਖ ਕੇ ਭੇਜਤੀ, ਮਹਾਰਾਜ ਨੇ ਪੜ੍ਹਦਿਆਂ ਸਾਰੀ ਮੂੰਹ ਬੋਲ ਲਿਆ, ਨਹੀਂ ਤਾਂ ਸਾਰੀ ਗੱਲ ਬਣ ਗਈ ਸੀ, ਤਿਆਰੀ ਸੀ। ਇੱਕ ਮਿੰਟ ਨਾ ਉਹ ਚਿੱਠੀ ਵਾਲਾ ਪਹੁੰਚਦਾ ਅਤੇ ਅਸੀਂ ਸਗਨ ਪਾ ਦੇਣਾ ਸੀ, ਇਹ ਤੇਰੀ ਭਗਾਈ ਨੇ ਤੇਰੀ ਜਵਾਨ ਨੇ ਸਾਰਾ ਵਿਗਾੜਿਆ। ਫਿਰ ਤਾਂ ਜ਼ਿਆਦਾ ਹੰਕਾਰ ਹੋ ਗਿਆ, ਬਾਦਾ ਆਕੜ ਗਿਆ, ਕਹਿੰਦਾ ਮੇਰਾ ਕਿਵੇਂ ਰਿਸ਼ਤਾ ਇਹਦੇ ਵੱਡੇ ਦਾ ਉਹਨਾਂ ਨੇ ਮੋੜ ਦਿੱਤਾ ਹੈ, ਇਹ ਤਾਂ ਰਿਸ਼ਤਾ ਹੁਣ ਉੱਥੇ ਹੋਏਗਾ, ਇਹ ਤਾਂ ਮੇਰੀ ਇਹਦੇ ਵਿੱਚ ਬਦਨਾਮੀ ਹੁੰਦੀ ਵੇ, ਫਲਾਣੇ ਦਾ ਰਿਸ਼ਤਾ ਲੜਕੀ ਦਾ ਮੁੜ ਗਿਆ, ਉਹਨਾਂ ਨੇ ਲਿਆ ਨਹੀਂ ਹੈ, ਜਾਓ ਉੱਥੇ ਹੀ ਦੇ ਕੇ ਆਓ। ਇੱਧਰ ਮਹਾਰਾਜ ਕੋਲ ਆਏ, ਮਹਾਰਾਜ ਕਹਿੰਦੇ ਨਹੀਂ ਹੁਣ ਨਹੀਂ ਗੱਲ ਬਣਨੀ, ਉਹਨੂੰ ਕਹੋ ਜਿਹੜਾ ਵੱਡਾ ਨਾ ਚੁਬਾਰੇ ਵਰਗਾ ਉਹਦੇ ਨਾਲ ਸੰਬੰਧ ਜੋੜੇ। ਇਹ ਕਰਕੇ ਵੀ ਔਖਾ ਸੀ, ਜਦੋਂ ਜਹਾਂਗੀਰ ਨੇ ਕਹਿ ਦਿੱਤਾ ਵੀ ਇਹਨਾਂ ਨੂੰ ਮਨਾ ਲਾ, ਤੂੰ ਕਹਿ ਸੁਣ ਲਾ, ਆਏ ਫਿਰ ਆਪਣੀਆਂ ਕੱਢਣ ਲੱਗ ਪਿਆ ਵੀ ਰਸਤਾ ਮੰਨੋ ਜੀ। ਤੱਤੀਆਂ ਤਵੀਆਂ 'ਤੇ ਬਿਠਾਇਆ ਮਹਾਰਾਜ ਨੂੰ, ਤੱਤਾ ਰੇਤਾ ਸੀ ਛਿਛਾਇਆ, ਤੱਤਾ ਦੇਗੇ ਵਿੱਚ ਗਰਮ ਪਾਣੀ ਵਿੱਚ ਬਿਠਾਇਆ, ਰੇਤੋਂ ਤਿੱਕਰ ਵੀ ਪਹੁੰਚ ਗਿਆ ਵੀ ਗਊ ਦੇ ਚੰਬ ਵਿੱਚ ਵਢਾ ਕੇ ਧੁੱਪ ਰੱਖ ਕੇ ਇਹਨਾਂ ਨੂੰ ਖਤਮ ਕਰ ਦਿੱਤਾ ਜਾਏ। ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਜਾਣ ਲਿਆ ਵੀ ਹੁਣ ਇਹ ਭਾਣਾ ਇੱਥੇ ਅਸੀਂ ਵਰਤਾਉਣਾ ਹੀ ਹੈ, ਵਚਨ ਕੀਤਾ ਵੀ ਅਸੀਂ ਰਾਵੀ 'ਤੇ ਜਾ ਕੇ ਇਸ਼ਨਾਨ ਕਰਿਆ ਚਾਹੁੰਦੇ ਹਾਂ, ਨਾਲ ਆ ਪੰਜ ਸਿੰਘ ਭਾਈ ਵਿਧੀ ਚੰਦ ਭਾਈ ਜੇਠਾ ਪੁਰਾਣਾ ਆਦਮ ਭੁੱਖਾ ਜੀ ਭੇਜ ਦੇ। ਇਹ ਬੜਾ ਖੁਸ਼ ਹੋ ਗਿਆ ਵੀ ਹੁਣ ਮੰਨ ਜਾਣਗੇ, ਕਿਉਂਕਿ ਬੜੀ ਤਕਲੀਫ ਮਿਲੀ ਇਹਨਾਂ ਨੂੰ, ਇਸ਼ਨਾਨ ਕਰਕੇ ਸੁਰਤ ਆ ਜਾਏਗੀ, ਇਸ ਤਰ੍ਹਾਂ ਇਹ ਗੱਲ ਬਣ ਜਾਏਗੀ। ਉੱਧਰ ਗੁਰੂ ਮਹਾਰਾਜ ਜੀ ਮੋਢਿਆਂ ਦਾ ਸਹਾਰਾ ਲੈ ਕੇ ਇਸ ਤਰ੍ਹਾਂ ਰਾਵੀ ਨਦੀ ਦੇ ਉੱਪਰ ਚਲੇ ਗਏ, ਉੱਥੇ ਇਸ਼ਨਾਨ ਆਦਿ ਕਰ ਲਿਆ ਹੈ। ਫਿਰ ਜਪਜੀ ਸਾਹਿਬ ਪੜ੍ਹ ਕੇ ਭਾਈ ਬਿਧੀ ਚੰਦ ਅਤੇ ਭਾਈ ਪੁਰਾਣਾ ਭਾਈ ਜੇਠਾ ਆਦਿਕਾਂ ਨੂੰ ਕਹਿਣ ਲੱਗੇ ਵੀ ਸਾਡਾ ਤਾਂ ਹੁਣ ਸਮਾਂ ਆ ਗਿਆ ਹੈ, ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਡੇ ਵੱਲੋਂ ਤੁਸੀਂ ਕਹਿ ਦੇਣਾ ਵੀ ਹੁਣ ਤੁਸੀਂ ਤਖ਼ਤ 'ਤੇ ਬੈਠਣਾ ਹੈ ਅਤੇ ਫੌਜ ਆਪਣੇ ਨਾਲ ਸੂਰਬੀਰਾਂ ਬਹਾਦਰਾਂ ਦੀ ਰੱਖਣੀ ਹੈ, ਆਹ ਜਿਹੜਾ ਦੁਸ਼ਟ ਹੈ ਇਹਨਾਂ ਨੂੰ ਸਾਰਿਆਂ ਨੂੰ ਸੋਧਾ ਲਾਉਣਾ ਚੰਗੀ ਤਰ੍ਹਾਂ। ਜਿਹੜਾ ਸ਼ਾਂਤ ਰਸ ਸੀ, ਸ਼ਾਂਤੀ ਦੀ ਕੋਈ ਹੱਦ ਨਹੀਂ ਰਹੀ। ਹੁਣ ਵੀਰ ਅਸੀਂ ਧਾਰਨ ਤੁਸੀਂ ਕਰ ਲੈਣੀ ਹੈ, ਤਲਵਾਰਾਂ ਫੜ ਲੈਣੀਆਂ, ਇਹਨਾਂ ਨੂੰ ਚੰਗੀ ਤਰ੍ਹਾਂ ਕਰਨਾ ਸੂਤ। ਅਤੇ ਇਸੇ ਤਰ੍ਹਾਂ ਬਾਣੀ ਰਚਣੀ ਨਹੀਂ ਹੈ, ਬਾਣੀ ਦਾ ਪ੍ਰਚਾਰ ਕਰਨਾ ਵੱਧ ਤੋਂ ਵੱਧ। ਇਸ ਤਰ੍ਹਾਂ ਦੇ ਬੱਚੇ ਕਹਿ ਕੇ ਆਪ ਜੀ ਨੇ ਇੱਥੇ ਗੁਰਤਾ ਗੱਦੀ ਦੇ ਜਿਹੜੀ ਰਸਮ ਹੈ ਉਹ ਕਰ ਦਿੱਤੀ। ਉਦੋਂ ਬਾਅਦ ਫਿਰ ਆਪ ਜੀ ਨੇ ਕਿਹਾ ਵੀ ਸਰੀਰ ਨੂੰ ਹੁਣ ਅੱਗ ਦਾ ਸੇਕ ਤਾਂ ਬਹੁਤ ਲੱਗ ਚੁੱਕਿਆ ਹੈ, ਕਿਉਂਕਿ ਤੱਤਾ ਰੇਤਾ ਸੀਸ ਵਿੱਚ ਬੁਆਇਆ ਹੈ, ਤੱਤੀ ਤਵੀ 'ਤੇ ਬਿਠਾਇਆ ਹੈ, ਤੱਤੇ ਪਾਣੀ ਵਿੱਚ ਬਿਠਾਇਆ, ਇਹਨੂੰ ਸੇਕ ਸਰੀਰ ਨੂੰ ਹੁਣ ਬਹੁਤ ਲੱਗ ਚੁੱਕਿਆ, ਹੁਣ ਹੋਰ ਲੋੜ ਨਹੀਂ ਹੈ। ਇਸ ਕਰਕੇ ਹੁਣ ਸਾਡੇ ਸਰੀਰ ਦਾ ਤੁਸੀਂ ਜਲ ਪ੍ਰਵਾਹ ਹੀ ਕਰ ਦੇਣਾ ਇੱਥੇ। ਇਸ ਤਰ੍ਹਾਂ ਮਹਾਰਾਜ ਬਚਨ ਕਹਿ ਕੇ ਫਿਰ ਸ਼ਹਾਦਤ ਪ੍ਰਾਪਤ ਕਰ ਗਏ। ਪੰਜੇ ਗੁਰਸਿੱਖਾਂ ਨੇ ਉੱਥੇ ਕੋਈ ਲਾਹੌਰ ਤੋਂ ਇੱਕ ਕੀਰਤਨੀ ਆ ਗਿਆ, ਮਰਦਾਨੀ ਕਾ ਆ ਗਿਆ, ਉਹਨੇ ਕੀਰਤਨ ਕਰ ਦਿੱਤਾ ਅਤੇ ਆਪ ਜੀ ਨੂੰ ਜਲ ਪ੍ਰਵਾਹ ਕਰ ਦਿੱਤਾ ਸੀ। ਇੱਧਰ ਫਿਰ ਚੰਦੂ ਦੇ ਭੇਜੇ ਹੋਏ ਜਿਹੜੇ ਕੋਈ ਸਿਪਾਹੀ ਸ਼ਪੂਹੀ ਜੇ ਆ ਉਹ ਆਏ, ਇਹਨੇ ਕਿਹਾ ਸੀ ਪਤਾ ਲਓ ਵਾਪਸ ਨਹੀਂ ਆਏ, ਕੀ ਗੱਲ ਹੈ। ਜਦੋਂ ਆਏ ਹੈ ਤਾਂ ਇੱਧਰ ਗੁਰਸਿੱਖ ਬੈਰਾਗ ਵਿੱਚ ਉਥਰੂ ਕਰ ਰਹੇ ਸਨ, ਪੁੱਛਿਆ ਵੀ ਕਿੱਧਰ ਗਏ, ਕਹਿੰਦੇ ਉਹ ਤਾਂ ਭਾਣਾ ਬਰਕਾ ਗਏ, ਦੁਸ਼ਟ ਦੇ ਸਿਰ 'ਤੇ ਕਲੰਕ ਲਾ ਗਏ ਹੈ, ਜਾ ਕੇ ਉਹਨੂੰ ਦੱਸ ਦਿਓ ਕਿਹਾ ਹੋ ਗਿਆ। ਬਾਕੀ ਵਿਧੀ ਚੰਦਾਦਕਾਂ ਨੇ ਵੀ ਗੱਜ ਵੱਜ ਕੇ ਕਹਿ ਦਿੱਤਾ ਵੀ ਉਹਨੂੰ ਕਹਿੰਦੇ ਹੁਣ ਦੁਸ਼ਟ ਨੂੰ ਤਕੜਾ ਹੋਵੇ, ਗਿਣ ਗਿਣ ਬਦਲੇ ਲਵਾਂਗੇ ਅਸੀਂ, ਜਿੱਥੇ ਮਰਜ਼ੀ ਭੱਜ ਗਏ ਘਮੋਤੇ ਮਾਰਾਂਗੇ, ਕੁੱਤੇ ਦੀ ਮੌਤ ਮਾਰਾਂਗੇ ਉਹ ਦੁਸ਼ਟ ਨੂੰ। ਇਹ ਤਾਂ ਮਹਾਰਾਜ ਦੇ ਅਸੀਂ ਰੋਕੇ ਹੋਏ ਰੁਕਦੇ ਸੀ, ਨਹੀਂ ਤਾਂ ਹੁਣੇ ਇਹਨੂੰ ਸੂਤ ਕਰ ਦਿੰਦੇ। ਫਿਰ ਉਹ ਭੱਜ ਗਏ ਸਿਪਾਹੀ, ਜਾ ਕੇ ਚੰਦੂ ਨੂੰ ਦੱਸਤਾ ਵੀ ਉਹ ਭਾਣਾ ਵਰਤਾ ਗਏ, ਬਹੁਤ ਨਿੰਮੋ ਝੂਣਾ ਜਿਹਾ ਹੋਇਆ, ਬਹੁਤ ਪਛਤਾਉਣ ਲੱਗਿਆ ਵੀ ਇਹ ਕੀ ਹੋ ਗਿਆ ਹੈ। ਅਤੇ ਜਹਾਂਗੀਰ ਨੂੰ ਨਾ ਪਤਾ ਚੱਲ ਜਾਏ, ਕਿਤੇ ਉਹਦੇ ਕੋਲ ਨਾ ਗੱਲ ਚਲੇ, ਕੋਈ ਉੱਥੇ ਨਾ ਕੋਈ ਗੱਲ ਐਸੀ ਹੋ ਜਾਏ ਅਤੇ ਮੈਥੋਂ ਨਾ ਬਦਲਾ ਲੈਣ। ਫਿਰ ਸਾਰੇ ਅਹਿਲਕਾਰਾਂ ਨੂੰ ਵੱਡੀਆਂ ਬੁੱਢੀਆਂ ਦੇਖ ਕੇ ਵੀ ਕਿਸੇ ਨੇ ਵੀ ਗੁਰੂ ਅਰਜਨ ਦੇਵ ਜੀ ਦਾ ਤੁਸੀਂ ਨਾਂ ਨਹੀਂ ਲੈਣਾ ਹੈ, ਅਤੇ ਜੇ ਕੋਈ ਐਸੀ ਗੱਲਬਾਤ ਚੱਲ ਵੀ ਪਵੇ ਤਾਂ ਤੁਸੀਂ ਉਹ ਕਹਿਣਾ ਜੀ ਉਹ ਗੁਰਸਿੱਖਾਂ ਦੇ ਘਰਾਂ ਵਿੱਚ ਪ੍ਰਸ਼ਾਦੇ ਛਕਦੇ ਸੀ, ਉੱਥੇ ਕੋਈ ਅੰਨ ਪਾਣੀ ਕੱਚਾ ਰਹਿ ਗਿਆ, ਰਾਤ ਨੂੰ ਉਹਨਾਂ ਨੇ ਸੂਲ ਉੱਠ ਖੜੋਤਿਆ, ਪੀੜ ਹੋਈ, ਉਹਦੇ ਨਾਲ ਉੱਥੇ ਸਰੀਰ ਛੱਡ ਗਏ। ਮੇਰੀ ਗੱਲ ਨਹੀਂ, ਤੁਸੀਂ ਕਿਸੇ ਨੇ ਦੱਸਣੀ ਵੀ ਉਹ ਆਏ ਕਰਕੇ ਹੈ। ਉਹ ਇਹੋ ਜਿਹੇ ਲੋਕਾਂ ਨਾਲ ਇਹੋ ਜਿਹੇ ਰਲੀ ਜਾਂਦੇ ਆ, ਖਾਣ ਪੀਣ ਵਾਲੇ ਵੱਡੀਆਂ ਬੁੱਢੀਆਂ ਵਾਲੇ ਉਹੋ ਜਿਹਾ ਕੁਛ ਕਹਿ ਲੈਂਦੇ ਆ। ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਉਹ ਸ਼ਹੀਦਾਂ ਦੇ ਸਰਤਾਜ ਸੱਚਖੰਡ ਨੂੰ ਚਲੇ ਗਏ ਸਨ। ਇਹ ਕਵੀ ਸੰਤੋਖ ਸਿੰਘ ਜੀ ਨੇ ਜੋ ਇਹ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਸਿੰਘਾਂ ਦੇ ਬੇਨਤੀ ਕਰਨ ਤੋਂ ਸੰਖੇਪ ਰੂਪ ਦੇ ਵਿੱਚ ਪ੍ਰਸੰਗ ਸੁਣਾਇਆ ਸੀ ਸਤਿਗੁਰਾਂ ਦਾ, ਉਹਦਾ ਉਲੱਥਾ ਕੀਤਾ, ਆਪਾਂ ਉਹ ਉਸੇ ਰੂਪ ਵਿੱਚ ਹੀ ਸੁਣਿਆ ਹੈ। ਅੱਗੇ ਛੇਵੇਂ ਪਾਤਸ਼ਾਹ ਜਿਵੇਂ ਗੁਰਤਾ ਗੱਦੀ ਦੇ ਤਖ਼ਤ ਉੱਪਰ ਬੈਠੇ, ਫਿਰ ਜਿੰਨਾ ਚਿਰ ਗੁਰਤਾ ਗੱਦੀ ਉਹਨਾਂ ਨੇ ਕੀਤੀ ਉਹ ਸਮਾਂ ਦੱਸਣਗੇ। ਫਿਰ ਛੇਵੇਂ ਪਾਤਸ਼ਾਹ ਤੋਂ ਬਾਅਦ ਸੱਤਵੇਂ ਪਾਤਸ਼ਾਹ ਸਤਿਗੁਰੂ ਹਰਿਰਾਇ ਸਾਹਿਬ ਜੀ ਗੁਰਤਾ ਗੱਦੀ ਦੇ ਤਖ਼ਤ ਉੱਪਰ ਸਵਾਇਮਾਨ ਹੋਏ, ਉਹ ਸੰਖਿਪਤ ਨਾਲ ਸਾਰਾ ਪ੍ਰਸੰਗ ਕਹਿਣਗੇ। ਉਹ ਪਰਣ ਮਿਲ ਕੇ ਕੱਲ੍ਹ ਨੂੰ ਪੜ੍ਹ ਸੁਣ ਲਵਾਂਗੇ, ਹੁਣ ਸਮਾਂ ਉੱਪਰ ਹੀ ਜਾ ਰਿਹਾ ਹੈ, ਇਸ ਕਰਕੇ ਇੱਥੇ ਸਮਾਪਤੀ ਕਰੀਏ। ਕੱਲ੍ਹ ਤੋਂ ਆਪਾਂ ਥੋੜ੍ਹਾ ਜਿਹਾ ਸਾਜਰੇ ਇਹ ਕਥਾ ਸ਼ੁਰੂ ਕਰਿਆ ਕਰਨ, ਕਿਉਂਕਿ ਕਾਫੀ ਵੱਡਾ ਦਿਨ ਆ ਜਾਂਦਾ, ਧੁੱਪ ਜੀ ਚੜ ਜਾਂਦੀ ਹੈ। 6:15 ਆਪਾਂ ਇਹ ਇਤਿਹਾਸ ਸ਼ੁਰੂ ਕਰ ਲਿਆ ਕਰਾਂਗੇ, 7:15 ਤੱਕ। ਇਸ ਕਰਕੇ ਸਾਰੀਆਂ ਸੰਗਤਾਂ ਨੇ ਇਸ਼ਨਾਨ ਆਦਿ ਦੀ ਕਿਰਿਆ ਥੋੜ੍ਹੀ ਜਿਹੀ ਪਹਿਲਾਂ ਕਰਕੇ, ਸਾਰਾ ਕੋਈ ਖਾਣਾ ਪੀਣਾ ਪਹਿਲਾਂ ਕਰ ਕਰਕੇ ਆ ਜਾਣ ਦੀ ਖੇਚਲ ਕਰਨੀ ਜੀ। 6:15 ਆਪਾਂ ਹੁਣ ਇਹ ਕੱਲ੍ਹ ਤੋਂ ਕਥਾ ਸ਼ੁਰੂ ਕਰਿਆ ਕਰਾਂਗੇ, ਇਹ ਬੇਨਤੀ ਪ੍ਰਵਾਨ ਕਰ ਲੈਣੀ ਜੀ। ਖੋੜਸ 7:63 ਅਧਿਕ ਜੇਹਠ ਮਾਸ ਮਹਾਨ ਸੁਦੀ ਚੌਥ ਦਿਨ ਮੈਂ ਗੁਰੂ ਕੀਨ ਬੇਕੁੰਠ ਪਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਸਾਹਿਬ।